ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਚਿਹੀ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਚਰਨ ਸਰਨ ਗੁਰ ਪਰਨ ਮਨ ਨਖਨ ਨਹਿਕ ਛਬ ਮੂਲ ਹਰਨ ਮਰਨ ਭਵ ਨਿਜ ਜਨਨ ਨਮੋ ਹੋਹਿ ਅਨੁਕੂਲ ਚਰਨ ਸਰਨ ਗੁਰ ਪਰਨ ਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵੀ ਦੀਵਾਨ ਸਜ ਰਿਹਾ ਹੈ, ਗੁਰਬਾਣੀ ਦਾ ਪਾਠ ਹੋ ਰਿਹਾ ਸੀ। ਆਪ ਗੁਰਸਿੱਖ ਸੰਗਤਾਂ ਗ੍ਰੰਥੀ ਸਾਹਿਬਾਨ ਦੀ ਰਾਹੀਂ ਜੋ ਤੁਰਕੀ ਬਾਣੀ ਸੱਚ ਕੀ ਬਾਣੀ ਦਾ ਪਾਠ ਹੋ ਰਿਹਾ ਸੀ, ਸਰਵਣ ਕਰ ਰਹੇ ਸੀ, ਲਾਹ ਲੈ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਚੱਲ ਰਿਹਾ ਜੋ ਲੜੀਵਾਰ ਨੂੰ ਵੀ ਸਰਵਣ ਕਰ ਰਹੇ ਹਾਂ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਸੁਲੱਖਣੀ ਦੇ ਉਦਰ ਰਾਹੀਂ ਸਾਹਿਬਜ਼ਾਦੇ ਦਾ ਜਨਮ ਹੋਇਆ, ਜਿਸ ਦਾ ਨਾਮ ਸ੍ਰੀ ਚੰਦ ਜੀ ਰੱਖਿਆ ਗਿਆ, ਅਤੇ ਬਹੁਤ ਹੀ ਖੁਸ਼ੀਆਂ ਵਧਾਈਆਂ ਹੋਈਆਂ ਜਿਸ ਦੇ ਮੁੱਖ ਨੂੰ ਤੱਕਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਾਲੂ ਜੀ ਵੀ ਅਤੇ ਮਾਤਾ ਤ੍ਰਿਪਤਾ ਜੀ ਵੀ ਸੁਲਤਾਨਪੁਰ ਆਏ। ਇਸੇ ਤਰ੍ਹਾਂ ਜਿਹੜਾ ਮੂਲ ਚੰਦ ਹੈ ਅਤੇ ਉਹਦੀ ਪਤਨੀ ਚੰਦੋ ਰਾਣੀ ਹੈ, ਉਹ ਵੀ ਆਏ ਨੇ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਮੋਦੀਖਾਨੇ ਦਾ ਕਾਰ ਵਿਹਾਰ ਬੜਾ ਤਕੜਾ ਚੱਲ ਪਏ। ਜਿਹੜਾ ਹੱਟ ਹੈ ਉਹ ਸਾਜੋ ਸਮਾਨ ਨਾਲ ਬੜਾ ਭਰਿਆ ਪਿਆ ਹੈ, ਦੇਖ ਕੇ ਕਾਲੂ ਬੜਾ ਪ੍ਰਸੰਨ ਹੋ ਰਿਹਾ ਹੈ। ਵੀ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਕਮਾਈ ਕਰਕੇ ਮਾਇਆਧਾਰੀ ਬਣ ਜਾਣਗੇ। ਇਸ ਤਰ੍ਹਾਂ ਖੁਸ਼ੀਆਂ ਮਨਾਉਂਦਾ ਹੋਇਆ ਪੋਤੇ ਦਾ ਮੂੰਹ ਤੱਕਦਾ ਹੋਇਆ ਵਾਪਸ ਪਰਦਿਆ। ਜਦੋਂ 1 ਸਾਲ ਦੀ ਉਮਰ ਦੇ ਸ੍ਰੀ ਚੰਦ ਜੀ ਹੋ ਗਏ ਹਨ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਭੈਣ ਦੀ ਇੱਛਾ ਜਾਣੀ ਹੈ ਵੀ ਸ੍ਰੀ ਚੰਦ ਜਿਹੜਾ ਸਾਡਾ ਸਪੁੱਤਰ ਹੈ ਇਹ ਗੋਦ ਵਿੱਚ ਪਾਇਆ ਚਾਹੁੰਦੀ ਹੈ, ਇਹ ਲਿਆ ਚਾਹੁੰਦੀ ਹੈ। ਉਹ ਤੀਬਰ ਇੱਛਾ ਜਾਣ ਕੇ ਇੱਕ ਦਿਨ ਸਤਿਗੁਰੂ ਜੀ ਨੇ ਕਹਿ ਹੀ ਦਿੱਤਾ ਇਹ ਵੱਡੀ ਭੈਣ ਆ ਜਿਹੜਾ ਸ੍ਰੀ ਚੰਦ ਹੈ ਸਾਡਾ ਸਪੁੱਤਰ, ਇਹਨੂੰ ਤੂੰ ਆਪਣਾ ਪੁੱਤਰ ਬਣਾ ਲੈ, ਇਹਨੂੰ ਗੋਦ ਵਿੱਚ ਪਾ ਲਾ, ਇਹਦਾ ਘਰ ਪਾਲਣ ਪੋਸਣ ਇਹ ਤੇਰਾ ਹੀ ਹੈ। ਕਿਉਂ ਇਹ ਜਾਣ ਕੇ ਵੀ ਮੇਰੇ ਮਨ ਦੀ ਸਤਿਗੁਰਾਂ ਨੇ ਇੱਛਾ ਜਾਣ ਲਈ ਹੈ, ਇਹ ਬਹੁਤ ਪ੍ਰਸੰਨ ਹੋਈ ਹੈ, ਖੁਸ਼ੀ ਮਨਾਈ ਹੈ। ਇਸ ਤਰ੍ਹਾਂ ਆਪਣੀ ਗੋਦ ਵਿੱਚ ਪਾ ਕੇ ਇਹਦਾ ਫਿਰ ਪਾਲਣ ਪੋਸਣ ਸ਼ੁਰੂ ਕਰ ਦਿੱਤਾ ਅਤੇ ਸਤਿਗੁਰੂ ਜੀ ਨੂੰ ਜਾਣਿਆ ਵੀ ਮੇਰੇ ਉੱਪਰ ਬੇਅੰਤ ਹੀ ਪ੍ਰਸੰਨ ਹਨ, ਇਸ ਕਰਕੇ ਆਪਣਾ ਸਪੁੱਤਰ ਮੈਨੂੰ ਬਖਸ਼ ਦਿੱਤਾ ਹੈ। ਇਹ ਸਾਧਕ ਜਿਹੜਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣਿਆ ਸੀ, ਜਿਵੇਂ ਅੱਗੇ ਆ ਰਿਹਾ ਆਪਾਂ ਮਨ ਲਾ ਕੇ ਸੁਣੀਏ ਸਾਰੇ ਹੀ। ਚਰਨ ਸਰਨ ਗੁਰ ਪਰਨ ਮਨ, ਕਵੀ ਜੀ ਕਹਿੰਦੇ ਮੇਰੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ਰਨ ਦਾ ਬੜਾ ਭਾਰੀ ਭਰਨ ਕੇ ਆਸਰਾ ਹੈ, ਸਹਾਰਾ ਹੈ। ਨਖਨ ਨਹਿਕ ਸ਼ਬ ਮੂਲ, ਗੁਰੂ ਨਾਨਕ ਸਾਹਿਬ ਦੇ ਚਰਨ ਹਨ, ਉਹਨਾਂ ਦੇ ਚਰਨਾਂ ਦੇ ਜਿਹੜੇ ਨਹੁੰ ਹਨ ਉਹ ਤਾਂ ਜਿਹੜੇ ਨਹੁੰਾਂ ਦੀ ਛਵੀ ਦਾ ਜਿਵੇਂ ਹੀਰਾ ਹੁੰਦਾ, ਹੀਰੇ ਦੀ ਛਵੀ ਦਾ ਵੀ ਮੂਲ ਹੈ। ਇਹਨਾਂ ਹੀਰਾ ਸੁੰਦਰ ਨਹੀਂ ਹੈ ਜਿੰਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਹੁੰ ਸੁੰਦਰ ਹਨ। ਭਾਵ ਕਵੀ ਰਹਿ ਵੀ ਜਿਹੜੀ ਹੀਰੇ ਨੇ ਸੁੰਦਰਤਾ ਪ੍ਰਾਪਤ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਹੁੰਾਂ ਵਿੱਚੋਂ ਪ੍ਰਾਪਤ ਕੀ ਹੈ ਥੋੜ੍ਹੀ ਬਹੁਤੀ। ਹੁਣ ਜਿੰਨੀ ਸੁੰਦਰਤਾ ਦਾ ਮੁੱਢ ਹੈ ਮੂਲ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹੀ ਹਨ ਮਹਾਨ। ਹਰਨ ਮਰਨ ਭਾਵ ਨਿਜ ਜਨਨ, ਫਿਰ ਮਹਾਰਾਜ ਦੇ ਚਰਨ ਕੈਸੇ ਮਹਾਨ ਹੈ ਜਿਹੜੇ ਉਹਨਾਂ ਦੇ ਦਾਸ ਬਣ ਜਾਂਦੇ, ਉਹਨਾਂ ਚਰਨਾਂ ਦੇ ਸੇਵਕ ਬਣ ਜਾਂਦੇ, ਪੁਜਾਰੀ ਬਣਦੇ, ਉਹਨਾਂ ਦਾਸਾਂ ਦੇ ਭਾਵ ਕੀ ਜਨਮ ਅਤੇ ਮਰਨ ਨੂੰ ਹਨ ਕੀ ਨਾਸ ਕਰ ਦੇਣ ਵਾਲੇ ਹਨ। ਨਮੋ ਹੋਹਿ ਅਨੁਕੂਲ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਮੇਰੇ ਕਵੀ ਦੀ ਨਮਸਕਾਰ ਹੋਵੇ ਅਤੇ ਇਸੇ ਤਰ੍ਹਾਂ ਮੇਰੇ ਉੱਪਰ ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਹੈ ਅਨੁਕੂਲ ਕੇ ਦਿਆਲੂ ਕਿਰਪਾਲੂ ਹੋਣ, ਮੈਨੂੰ ਆਪਣੇ ਗੁਰੂ ਨਾਨਕ ਦੇ ਚਰਨ ਆਪਣੇ ਵਿੱਚ ਜੋੜ ਲੈਣ ਲਾ ਲੈਣ। ਸ੍ਰੀ ਬਾਲਾ ਸੰਦੁਰ ਵਾਚ, ਦੋਹਰਾ ਪੁਲ ਸੁਲਤਾਨ ਸਮੀਪ ਹੈ। ਹੁਣ ਅੱਗੇ ਪ੍ਰਸੰਗ ਸ਼ੁਰੂ ਹੋ ਰਿਹਾ, ਕਹਿੰਦੇ ਸੁਲਤਾਨਪੁਰ ਸਾਹਿਬ ਦੇ ਨੇੜੇ ਹੀ ਮਹਿਲ ਸਿੰਹਾ ਇੱਕ ਗ੍ਰਾਮ, ਮਰਸਿੰਹਾ ਨਾਮ ਦਾ ਪਿੰਡ ਹੈ ਸੁਲਤਾਨਪੁਰ ਦੇ ਨੇੜੇ ਹੀ। ਉਤੋ ਉਪਾਸ਼ਕ ਕਾਲਿਕਾ, ਇਹ ਮਰਸਿੰਹਾ ਪਿੰਡ ਦਾ ਇੱਕ ਕਹਿੰਦੇ ਕਾਲੀ ਦਾ ਕੋਈ ਉਪਾਸ਼ਕ ਪੁਰਸ਼ ਸੀ। ਤਹਾ ਭਗੀਰਥ ਨਾਮ, ਜਿਹਦਾ ਨਾਮ ਸੀ ਭਾਈ ਭਗੀਰਥ, ਮਰਸਿੰਹਾ ਪਿੰਡ ਦਾ ਵਾਸੀ ਸੀ, ਰਹਿਣ ਵਾਲਾ ਹੈ ਸੀ। ਚੌਪਈ ਜੋ ਮਿਲ ਤੇਹੇ ਲੀਏ ਗੁਰਮਤ ਰੀਤੀ, ਜਿਹੜਾ ਅਕਾਲੀ ਦਾ ਉਪਾਸ਼ਕ ਭਗੀਰਥ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਨਾਲ ਮਿਲ ਕੇ ਕਹਿੰਦੇ ਉਹਨੇ ਗੁਰਮਤ ਦੀ ਰੀਤੀ ਧਾਰਨ ਕੀਤੀ। ਤਿਉਂ ਮੈਂ ਕਹਾਂ ਸੁਨਹੋ ਕਰ ਪ੍ਰੀਤੀ, ਭਾਈ ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਮੈਂ ਉਵੇਂ ਕਹਿੰਦਾ ਹਾਂ, ਤੁਸੀਂ ਪ੍ਰੀਤੀ ਧਾਰ ਕੇ ਸੋਤਿਓ ਸੁਣੋ ਇਸ ਭਗੀਰਥ ਦੀ ਕਥਾ। ਭਾਉ ਧਰੇ ਸੇਵਤ ਨਿਤ ਕਾਲੀ, ਇਹ ਜਿਹੜਾ ਮਰਸਿੰਹਾ ਵਾਸੀ ਭਗੀਰਥ ਹੈ ਕਹਿੰਦੇ ਬੜਾ ਪ੍ਰੇਮ ਧਾਰ ਕੇ ਹਮੇਸ਼ਾ ਕਾਲੀ ਨੂੰ ਸੇਵਦਾ ਪੂਜਦਾ ਹੈ ਸੀ। ਸੁਚ ਸੰਜਮ ਕਰ ਭੂਰ ਸੁਚਾਲੀ, ਕਾਲੀ ਨੂੰ ਪੂਜਣ ਸਮੇਂ ਬੜੀ ਕਹਿੰਦੇ ਪਵਿੱਤਰਤਾਈ ਸੰਜਮਤਾਈ ਬਹੁਤ ਹੀ ਇਹ ਕਰਦਾ ਸੀ ਸਾਂ ਚੰਗੀ ਰੀਤੀ ਨਾਲ, ਚੰਗੀ ਚਾਲ ਨਾਲ, ਚੰਗੀ ਮਰਿਆਦਾ ਨਾਲ, ਯਾਨੀ ਪੂਰੀ ਪੂਰੀ ਜੀ ਰੀਤੀ ਅਨੁਸਾਰ ਪਵਿੱਤਰਤਾ ਕਰਦਾ ਹੁੰਦਾ। ਕਈ ਆ ਹੁਣ ਹੱਥ ਸਜੇ ਧੋ ਕੇ ਮਗਰੋਂ ਫਿਰ ਉੱਥੇ ਨੱਕ ਨੂੰ ਮੂੰਹ ਨੂੰ ਲਾ ਲੈਂਦੇ ਆ, ਵਿੱਚੇ ਸੁਣਕੀ ਜਾਂਦੇ ਆ, ਹੋਰ ਕਿਰਿਆ ਕਰੀ ਜਾਂਦੇ। ਉਹ ਕੋਈ ਸੁਚਮਤਾਈ ਦੀ ਰੀਤੀ ਨਹੀਂ ਹੈ। ਨਾ ਜਿਵੇਂ ਅਸੀਂ ਕਰ ਕਰਾ ਕੇ ਮਗਰੋਂ ਪੈਰਾਂ ਪੂਰਾਂ ਨੂੰ ਲਾਈ ਜਾਈਏ, ਹੱਥ ਜੇ ਖੁਰਕਰੀ ਕਰੀ ਜਾਈਏ, ਫਿਰ ਉਹ ਪਵਿੱਤਰਤਾ ਸਫਾਈ ਥੋੜ੍ਹੋ ਰਹਿੰਦੀ ਹੈ। ਇੱਕ ਹੁੰਦੀ ਹੈ ਚੰਗੀ ਰੀਤੀ ਨਾਲ ਪਵਿੱਤਰਤਾ ਰੱਖਣੀ, ਜਿਸ ਵੇਲੇ ਉਹ ਹੱਥ ਹੁੱਥ ਮਾਂਜ ਕੇ ਧੋ ਲੈਣੇ, ਫਿਰ ਹੋਰ ਜਿਹੜੀ ਕੋਈ ਕਿਰਿਆ ਇੱਧਰ ਉੱਧਰ ਕਰਨੀ ਹੈ, ਖਾਜ ਵਗੈਰਾ, ਉਹ ਫਿਰ ਪਰਨੇ ਨਾਲ ਕਰਨੀ ਕਰਾਉਣੀ, ਜਿਹੜਾ ਹੱਥ ਗਲੇ ਵਿੱਚ ਜੂਰਿਆ ਪਾਇਆ ਉਹਦੇ ਰਾਹੀਂ ਕਰਨੀ। ਇਹ ਸਮਝਣ ਦੀ ਸੋਹਣੀ ਰੀਤੀ ਹੈ। ਇੱਧਰ ਉੱਧਰ ਹੱਥ ਨਹੀਂ ਫਿਰੇ ਮਾੜੇ ਥਾਂ, ਜਿਸ 'ਤੇ ਥਾਂ ਲਿਖਿਆ ਪਵਿੱਤਰ ਹੋ ਜਾਵੇ, ਸ਼ੁੱਧ ਹੋਵੇ। ਉਹ ਕਹਿੰਦੇ ਜਿਹੜਾ ਮਸੀਹ ਨਿਵਾਸੀ ਭਾਈ ਕਬੀਰਤ ਹੈ, ਸੱਚ ਸੰਜਮ ਰੱਖਣ ਵਾਲੀ ਬੜੀ ਤਕੜੀ, ਇਹਦੀ ਕੀ ਮਰਜ਼ਾਦਾ ਹੈ ਸੀ, ਹਮੇਸ਼ਾ ਪਵਿੱਤਰਤਾ ਸਫਾਈ ਰੱਖਦਾ ਹੈ ਸੀ। ਰਟ ਹੈ ਨਾਮ ਭੋ ਭਾਵਾ ਭਵਾਨੀ, ਹਮੇਸ਼ਾ ਅਕਾਲੀ ਦੇ ਜਿਹੜੇ ਅਨੇਕਾਂ ਨਾਮ ਹੈ, ਕਹਿੰਦੇ ਫਿਰ ਪਵਿੱਤਰਤਾ ਕਰਕੇ ਉਚਾਰਨ ਲੱਗ ਪੈਂਦਾ ਹੇ ਭਵਾ। ਇਹ ਇੱਕ ਅਕਾਲੀ ਦਾ ਹੀ ਨਾਂ ਹੈ, ਭਵਨੋਂ ਸੰਸਾਰ ਦਾ ਹੈ, ਭਵਨੋਂ ਕਲਿਆਣ ਦਾ ਹੈ, ਭਵਨੋਂ ਸ਼ਿਵਾ ਦਾ ਵੀ ਹੈਗਾ ਹੈ। ਉਹ ਸ਼ਿਵਜੀ ਪਾਰਵਤੀ ਦਾ ਇੱਕ ਨਾਂ ਹੈ, ਸ਼ਿਵਾ ਸ਼ਿਵ ਅਤੇ ਸ਼ਿਵਾ ਸ਼ਿਵਾ ਦੇ ਘਰ ਵਾਲੀ। ਅਤੇ ਇਸ ਤਰ੍ਹਾਂ ਤਾਂ ਦੇਵੀ ਦਾ ਨਾਮ ਵੀ ਭਵਾ ਹੈ। ਕਹਿੰਦੇ ਹੇ ਭਵਾ, ਹੇ ਭਵਾਨੀ, ਇਹ ਸੰਸਾਰ ਨੂੰ ਲਿਆਉਣ ਵਾਲੀ, ਜਗਦੰਬਾ ਤ੍ਰੈ ਗੁਣ ਕੀ ਖਾਨੀ, ਇਹ ਸਾਰੇ ਸੰਸਾਰ ਦੀ ਮਾਂ, ਸੰਸਾਰ ਦੀ ਅੰਮਾ, ਦੰਬਾ ਅੰਬਾ, ਕੋਈ ਮਾਂ ਕਹਿ ਦਿੰਦਾ, ਕੋਈ ਅੰਬਾ ਕਹਿ ਦਿੰਦਾ, ਇਹ ਸੰਸਾਰ ਦੀ ਅੰਬਾ, ਤਿੰਨਾਂ ਗੁਣਾਂ ਦੀ ਖਾਣ। ਅਸ਼ਟ ਭੁਜੀ ਅਸ਼ਟਾ ਯੁੱਧ ਚਮਕ ਹੈ, ਤੂੰ ਅੱਠ ਬਾਹਾਂ ਵਾਲੀ ਹੈ, ਅੱਠ ਤਰ੍ਹਾਂ ਦੇ ਜਿਹੜੇ ਸ਼ਸਤਰ ਹੈ, ਉਹ ਚੱਕਰ ਆਦਿਕ, ਗਦਾ ਆਦਿਕ, ਸ੍ਰੀ ਸਾਹਿਬ ਵਰਸ਼ੀ ਆਦਿਕ ਤੇਰੇ ਹੱਥਾਂ ਵਿੱਚ ਚਮਕਦੇ ਹਨ। ਦੰਤ ਨਿਪਾਤ ਵਿਸਾਲਾ ਦਮਕ ਹੈ, ਕਾਲੀ ਦੰਦਾਂ ਦੀ ਜਿਹੜੀ ਪੰਗਤੀ ਹੈ, ਬੜੀ ਕਿ ਦਮਕਾਂ ਮਾਰਦੀ ਹੈ। ਲਾਲ ਬਿਲੋਚਨ ਮੁੰਡਨ ਮਾਲੀ, ਤੇਰੇ ਕਹਿੰਦੇ ਨੇਤਰ ਲਾਲੋ ਲਾਲ ਹੈ, ਅਤੇ ਇਸੇ ਤਰ੍ਹਾਂ ਸਿਰਾਂ ਦੀ ਖੋਪੜੀ, ਖੋਪੜੀਆਂ ਦੀ ਗਲ ਵਿੱਚ ਮਾਲਾ ਪਾਈ ਹੋਈ ਤੈਨੇ, ਛੋੜਤ ਤੁੰਡ ਜਾਲ ਕਰਾਲੀ, ਆਪਣੇ ਮੁੱਖ ਤੋਂ ਬੜਾ ਭਿਆਨਕ, ਕਹਿੰਦੇ ਤੂੰ ਲਾਟਾਂ ਕੱਢਦੀ ਅਗਦੀਆਂ, ਸਿੰਘ ਬਾਹਨੀ ਸੰਤਨ ਪਾਲੀ, ਸ਼ੇਰ ਦੀ ਅਸਵਾਰੀ ਕਰਨ ਵਾਲੀ ਹੈ, ਤੇਰੇ ਜਿਹੜੇ ਉਹ ਨਾਮ ਜਪਣ ਵਾਲੇ ਸੰਤ, ਉਹਨਾਂ ਦੀ ਤੂੰ ਪਾਲਣਾ ਕਰਨ ਵਾਲੀ ਹੈ। ਦੈਂਤ ਸੰਘਾਤ ਸੰਘਾਰਨ ਕਾਲੀ, ਸੰਘਾਤ ਕੀ ਹੈ, ਜਿੰਨੇ ਸਮੂਹ ਦੈਂਤ ਹੈ ਉਹਨਾਂ ਸਾਰੇ ਭਿਆਨਕ ਨੂੰ ਮਾਰਨ ਵਾਲੀ ਤੂੰ ਕਾਲ ਰੂਪ ਹੈ, ਕਾਲੀ ਹੈ। ਮਧ ਕੈਟਬ ਮਹਿ ਖਾਸੁਰ ਮਰਦਨ, ਮਧੂ ਕੈਟ ਦੈਂਤ ਹੈ, ਉਹਨੂੰ ਵੀ ਤੂੰ ਮਲ ਸੁੱਟਣ ਵਾਲੀ, ਜਿਹੜਾ ਮੈਂ ਸੱਖ ਖਾਸੁਰ ਦੈਂਤ ਹੈ, ਉਹਨੂੰ ਵੀ ਮਲ ਸੁੱਟਣ ਵਾਲੀ ਤੂੰ ਹੈ। ਧੂਮਰ ਸ਼ਾਹ ਚੰਡ ਮੁੰਡ ਚੱਕਰ ਦਨ, ਧੂਏ ਵਰਗੀਆਂ ਅੱਖਾਂ ਵਾਲਾ ਜਿਹੜਾ ਦੈਂਤ ਹੈ, ਉਹਨੂੰ ਵੀ ਤੂੰ ਚੱਕਣਾ ਚੂਰ ਕਰ ਦੇਣ ਵਾਲੀ ਹੈ, ਜਾਂ ਚੱਕਰਦਨ ਚੱਕਰ ਵਿੱਚ ਪਾ ਦੇਣ ਵਾਲੀ ਹੈ, ਚੱਕਰਦਨ ਇਸ ਤਰ੍ਹਾਂ ਕੱਟ ਵੱਢ ਦੇਣ ਵਾਲੀ ਹੈ, ਚੂਰਾ ਚੂਰਾ ਕਰ ਦੇਣ ਵਾਲੀ ਹੈ। ਅਤੇ ਚੰਡ ਮੁੰਡ ਜਿਹੜਾ ਚੰਡ ਅਤੇ ਮੁੰਡ ਦੋ ਦੈਂਤ ਹੈ, ਇਹਨੂੰ ਵੀ ਤੁਛ ਕਰਦਨ ਕੀ ਚੀਰ ਦੇਣ ਵਾਲੀ, ਪਾਲ ਦੇਣ ਵਾਲੀ ਹੈ। ਰਕਤ ਬੀਜ ਕੋ ਪਾਨੀ ਰਕਤਾ, ਜਿਹੜਾ ਰਕਤ ਬੀਜ ਦੈਨ ਸੀ, ਉਹਦਾ ਤੂੰ ਰਕਤਾ ਕੀ ਲਹੂ ਪੀਣ ਵਾਲੀ ਵੀ ਹੈ। ਸੁੰਭ ਨਸੁੰਭ ਹਨਨ ਵੱਢ ਸ਼ਕਤਾ, ਜਿਹੜੇ ਸੁੰਭ ਤੇ ਨਸੁੰਭ ਦੋ ਭਰਾ ਵੱਡੇ ਦੈਨ ਸੀ, ਉਹਨੂੰ ਮਾਰਨ ਵਾਲੀ ਤੂੰ ਬਹੁਤ ਵੱਡੀ ਸ਼ਕਤੀ ਹੈ ਇਹ ਕਾਲੀ। ਅਵੈ ਦਾਨ ਦੈਨੀ ਤ੍ਰੈ ਲੋਕਾਂ, ਲੋਕਾਂ ਦੇ ਜਿੰਨੇ ਜੀਵ ਹਨ ਉਹਨੂੰ ਸਾਰਿਆਂ ਨੂੰ ਤੂੰ ਨਿਰਭੈਤਾ ਦਾ ਦਾਨ ਦੇਣ ਵਾਲੀ ਹੈ। ਸਰਬ ਪੂਜਨਿਤ ਸਰਬ ਅਸ਼ੋਕਾ, ਸਾਰਿਆਂ ਦੇ ਪੂਜਨੀਕ ਹੈ ਤੂੰ, ਸਾਰਿਆਂ ਨੂੰ ਸ਼ੋਕਾਂ ਤੋਂ ਰਹਿਤ ਕਰਨੀ ਵਾਲੀ ਅਸ਼ੋਭਾ। ਜਗਤ ਕਾਰਨੀ ਆਦਿ ਕੁਮਾਰੀ, ਸੰਸਾਰ ਦਾ ਤੂੰ ਕਾਰਨ ਰੂਪ ਹੈ, ਆਦਿ ਤੋਂ ਪਹਿਲਾਂ ਤੂੰ ਕੁਮਾਰ ਅਵਸਥਾ ਵਾਲੀ ਛੜੀ ਮਲੰਗੀ ਹੈ। ਉਮਾ ਰਮਾ ਬਾਨੀ ਤਨ ਧਾਰੀ, ਇਸ ਤਰ੍ਹਾਂ ਕਹਿੰਦੇ ਉਮਾ ਤੂੰ ਹੀ, ਕਹਿੰਦੇ ਪਾਰਵਤੀ ਦਾ ਰੂਪ ਧਾਰਿਆ, ਤੂੰ ਹੀ ਲਕਸ਼ਮੀ ਦਾ, ਤੂੰ ਹੀ ਸਾਰਦਾ ਦਾ ਸਰੀਰ ਧਾਰਨ ਕੀਤਾ, ਸਾਰਦਾ ਵੀ ਤੂੰ ਬਣੀ ਹੈ, ਵਿਸ਼ਨੂੰ ਦੇ ਘਰ ਵਾਲੀ ਲਕਸ਼ਮੀ ਵੀ ਪਾਰਵਤੀ ਦੇ ਘਰ, ਸ਼ਿਵਜੀ ਦੇ ਘਰ ਵਿੱਚ ਪਾਰਵਤੀ ਵੀ ਤੂੰ ਹੀ ਬਣ ਰਹੀ ਹੈ। ਜੈ ਦੇਵੀ ਜੈ ਚੰਡ ਕਪਾਲੀ, ਹੇ ਦੇਵੀ ਤੇਰੀ ਜੈ ਹੋਵੇ, ਹੇ ਚੰਡੀ ਤੇਰੀ ਜੈ ਹੋਵੇ, ਇਹ ਕਪਾਲ ਦੀ ਕਪਾਲੀ, ਕਾਲ ਦਾ ਨਾਮ ਇੱਕ ਕਪਾਲ ਵੀ ਹੈ, ਉਹ ਕਪਾਲ ਦੇ ਘਰਵਾਰੀ ਦਾ ਨਾਂ ਕਪਾਲ ਦਾ ਨਾਂ ਕਪਾਲੀ, ਇਹ ਕਪਾਲੀ ਤੇਰੀ ਜੈ ਹੋਵੇ। ਜੈ ਜੈ ਅੰਬੇ ਬਾਹ ਵਿਸਾਲੀ, ਇਹ ਵੱਡੀਆਂ ਲੰਮੀਆਂ ਬਾਹਾਂ ਵਾਲੀ ਇਹ ਅੰਬੇ ਮਾਂ ਸੰਸਾਰ ਦੀ, ਤੇਰੀ ਜੈ ਹੋਵੇ, ਤੇਰੀ ਫਤਿਹ ਹੋਵੇ। ਜੈ ਦੁਰਗੇ ਦੁਰ ਧਰਖਣ ਗੌਰੀ, ਇਸੇ ਤਰ੍ਹਾਂ ਦੁਰਗੇ ਕਿਲਿਆਂ ਵਾਲੀ ਤੇਰੀ ਜੈ ਹੋਵੇ, ਦੁਰ ਜਿਹੜੇ ਭੈੜੇ ਦੈਂਤ ਹਨ ਉਹਨਾਂ ਨੂੰ ਧਰਖਣ ਕੀ ਹੈ ਦਵਾ ਕੰਬਾ ਦੇਣ ਵਾਲੀ, ਇਹ ਗੋਰੇ ਰੰਗ ਵਾਲੀ ਗੌਰੀਸ਼ਾਲੀ। ਤੁਝ ਸੇਵਹਿ ਬਿਨ ਬਿਧ ਸ਼ੰਕਰ ਸੌਰੀ, ਤੈਨੂੰ ਕਾਲੀ ਕਹਿੰਦੇ ਬ੍ਰਹਮਾ ਵੀ ਸੇਵਦਾ ਹੈ, ਸ਼ੰਕਰ ਸ਼ਿਵਜੀ ਵੀ ਸੇਵਦਾ ਹੈ, ਸੌਰੀ ਵਿਸ਼ਨੂੰ ਵੀ ਸੇਵਦਾ ਹੈ। ਜਗ ਉਪਜਾਵਨ ਪਾਲਨ ਕਾਲਨ, ਸੰਸਾਰ ਨੂੰ ਤੂੰ ਪੈਦਾ ਕਰਨ ਵਾਲੀ ਹੈ, ਸੰਸਾਰ ਦਾ ਪਾਲਣ ਕਰਨ ਵਾਲੀ ਵੀ ਤੂੰ ਹੀ ਹੈ, ਸੰਸਾਰ ਦਾ ਕਾਲ ਕਰਨ ਵਾਲੀ ਵੀ ਤੂੰ ਹੀ ਹੈ। ਅਕਲੰਕੀ ਦੁਰਜਨ ਦਲ ਸਾਲਨ, ਇਸੇ ਤਰ੍ਹਾਂ ਕਲੰਕ ਤੋਂ ਰਹਿਤ ਖੋਟੇ ਪੁਰਸ਼ਾਂ ਨੂੰ ਤੂੰ ਦਲ ਦੇਣ ਵਾਲੀ ਹੈ, ਜਾਂ ਖੋਟੇ ਦੁਰਜਾਂ ਦੇ ਦਲ ਨੂੰ ਤੂੰ ਸਾਲਣ ਕੀਏ ਤੰਗ ਕਰਨ ਵਾਲੀ ਹੈ, ਦੁੱਖ ਦੇਣ ਵਾਲੀ ਹੈ। ਅਸ ਧਰਨੀ ਹਰਨੀ ਅਗਿਆਨ, ਆਪਣੇ ਹੱਥ ਵਿੱਚ ਤੂੰ ਤਲਵਾਰ ਧਾਰਨ ਵਾਲੀ ਹੈ, ਅਤੇ ਅਗਿਆਨ ਦੀ ਵੀ ਤੂੰ ਨਾਸ਼ ਕਰਨ ਵਾਲੀ ਹੈ, ਕਿਉਂਕਿ ਜਿਹੜਾ ਮਾਇਆ ਵਿੱਚ ਸਤੋ ਅੰਸ਼ ਹੈ ਉਹਦੇ ਵਿੱਚ ਗਿਆਨ ਹੈ, ਜਿੱਥੇ ਉਹ ਮਾਇਆ ਦੇ ਵਿੱਚ ਤਮੋ ਅੰਸ਼ ਹੈ ਉੱਥੇ ਅਗਿਆਨ ਹੈ। ਸਚੋ ਸੰਜਾਏ ਅਤੇ ਗਿਆਨਾ, ਜਿੱਥੇ ਸਤੋ ਗੁਣ ਸਿਆਨ ਹੋ ਜਾਂਦਾ ਉੱਥੇ ਗਿਆਨ ਹੋ ਜਾਂਦਾ ਹੈ। ਇਸ ਕਰਕੇ ਇੱਥੇ ਇਹ ਉਪਗੀਰਤ ਨੇ ਕਿਹਾ ਵੀ ਤੂੰ ਗਿਆਨ ਨੂੰ ਪੈਦਾ ਕਰਨ ਵਾਲੀ ਹੈ, ਅਗਿਆਨ ਦੀ ਨਾਸ਼ ਕਰਤਾ ਹੈ। ਸੁਖ ਕਰਨੀ ਦਲਨੀ ਦਾਨ, ਇਸੇ ਤਰ੍ਹਾਂ ਤੂੰ ਸੁਖ ਬਖਸ਼ਣ ਵਾਲੀ ਹੈ, ਦੈਂਤਾਂ ਨੂੰ ਦਲ ਦੇਣ ਵਾਲੀ ਹੈ। ਨਮੋ ਨਮੋ ਸਸ ਭਾਨ ਪ੍ਰਕਾਸ਼ੀ, ਇਹ ਚੰਦਰਮਾ ਤੇ ਸੂਰਜ ਨੂੰ ਪ੍ਰਕਾਸ਼ਣ ਵਾਲੀ ਚਕਾਲੀ, ਤੇਰੀ ਤੈਨੂੰ ਨਮਸਕਾਰ ਮੇਰੀ ਹੈ, ਤੈਨੂੰ ਮੈਂ ਨਮਸਕਾਰ ਕਰਦਾ ਹਾਂ। ਨਮੋ ਅਗੰਜਨ ਸਭ ਦੁੱਖ ਨਾਸ਼ੀ, ਇਹ ਨਾਸ ਤੋਂ ਰਹਿਤ ਤੈਨੂੰ ਨਮਸਕਾਰ ਹੈ, ਇਹ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲੀ ਨਮਸਕਾਰ ਹੈ। ਪਰਮ ਰੂਪ ਪ੍ਰਗਿਆ ਕਲਿਆਣੀ, ਤੂੰ ਤਾਂ ਮਹਾਨ ਕਹਿੰਦੇ ਵੱਡੇ ਰੂਪ ਵਾਲੀ ਹੈ, ਪ੍ਰਗਿਆ ਬੜੀ ਅਕਲ ਵੱਧ ਵਾਲੀ ਹੈ, ਕਲਿਆਣੀ ਹੈ, ਕਲਿਆਣ ਕਰਨ ਵਾਲੀ ਹੈ। ਨਮੋ ਮੰਗਲਾ ਭੋ ਸਰਬਾਣੀ, ਇਹ ਸਾਰੀਆਂ ਕਹਿੰਦੇ ਖੁਸ਼ੀਆਂ ਨੂੰ ਬਖਸ਼ਣ ਵਾਲੀ, ਸਾਰਿਆਂ ਵਿੱਚ ਆਈ ਹੋਈ ਨਮਸਕਾਰ ਹੈ। ਨਮੋ ਯੋਗ ਮਾਇਆ ਵਰਦਾਨੀ, ਇਸੇ ਤਰ੍ਹਾਂ ਇਹ ਯੋਗ ਮਾਇਆ ਰੂਪ ਉਹ ਜਦੋਂ ਭਗਵਾਨ ਸਾਰੇ ਸੰਸਾਰ ਨੂੰ ਜਿਸ ਮਾਇਆ ਵਿੱਚ ਲੈ ਕਰਕੇ ਉਹ ਵਿਰਾਜ ਜਾਂਦਾ ਹੈ, ਇਸਤ ਹੋ ਜਾਂਦਾ ਹੈ, ਜਦੋਂ ਸਾਰੇ ਸੰਸਾਰ ਨੂੰ ਲੈ ਕਰਕੇ ਖਤਮ ਕਰਕੇ ਅਤੇ ਜਿਸ ਮਾਇਆ ਵਿੱਚ ਟਿਕਦਾ ਹੈ ਨਾ, ਇਸਤ ਹੁੰਦਾ ਹੈ, ਉਹਨੂੰ ਯੋਗ ਮਾਇਆ ਕਹਿੰਦੇ ਹਨ। ਕਹਿੰਦੇ ਇਸ ਤਰ੍ਹਾਂ ਸਾਰੇ ਸੰਸਾਰ ਨੂੰ ਲੈ ਕੇ ਆਪਣੇ ਵਿੱਚ ਲੀਨ ਕਰਕੇ ਰਜਣ ਵਾਲੀ ਤੂੰ ਯੋਗ ਮਾਇਆ ਰੂਪ ਹੈ, ਤੇ ਵਰਾਂ ਨੂੰ ਤੂੰ ਦੇਣ ਵਾਲੀ ਹੈ। ਸਰਬ ਸ਼ਸਤਰ ਰੂਪਾ ਸਭ ਜਾਨੀ, ਸਾਰੇ ਸ਼ਸਤਰ ਰੂਪੀ ਨੂੰ ਤੂੰ ਹੀ ਹੈ। ਨਵੋ ਸ਼ਸਤਰ ਰੂਪਾ ਨਵੋ ਸਰਬ ਭੂਪਾ, ਜਿਵੇਂ ਜਿੰਨੇ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਉਹ ਤੂੰ ਹੀ ਬਣੀ ਹੋਈ ਹੈ। ਸਾਰਿਆਂ ਰੂਪਾਂ ਵਿੱਚ ਤੂੰ ਹੀ ਜਾਣੀ ਜਾਨੀ ਹੈ। ਸਾਰੇ ਰੂਪ ਸਾਰੇ ਆਕਾਰ ਤੂੰ ਹੀ ਧਾਰਨ ਕੀਤੇ ਹੋਏ ਹਨ। ਵਰ ਵੰਡਨ ਭੁਜ ਦੰਡ ਅਖੰਡੀ, ਫੇਰ ਤੂੰ ਵਰਾਂ ਨੂੰ ਵੰਡਣ ਵਾਲੀ ਹੈ ਜਾਂ ਵਰ ਵੰਡਨ ਬਲ ਵਾਲੀ ਹੈ। ਤੇ ਤੇਰੀਆਂ ਭੁਜਾਡਨ ਡੋਲੇ ਅਖੰਡ, ਟੁੱਟਣ ਤੋਂ ਰਹਿਤ ਹੈ ਟੁੱਟ ਡੋਲਿਆਂ ਵਾਲੀ ਹੈ। ਨਮੋ ਨਮੋ ਪਗ ਚੰਡ ਪ੍ਰਚੰਡੀ, ਇਹ ਕਹਿੰਦੇ ਚੰਡੀ ਤਿੱਖੀ ਤਰਾਰੀ, ਤੇਰੇ ਚਰਨਾਂ 'ਤੇ ਨਮਸਕਾਰ ਮੈਂ ਭਗੀਰਥੀ, ਨਮਸਕਾਰ ਹੈ ਤੇਰੇ ਚਰਨਾਂ 'ਤੇ। ਦੋਹਰਾ ਅਸ ਪ੍ਰਕਾਰ ਬਹੁ ਨਾਮ ਜਪ, ਕਹਿੰਦੇ ਇਸ ਤਰ੍ਹਾਂ ਇਹ ਨਹਾ ਧੋ ਕੇ ਨਾ ਤੜਕੇ ਉੱਠ ਕੇ ਕਾਲੀ ਦੇ ਬਹੁਤ ਨਾਮ ਲੈ ਕੇ ਜਪਦਾ ਹੈ। ਪੂਜ ਕਾਲਕਾ ਮਾਤ, ਕਾਲੀ ਮਾਤਾ ਨੂੰ ਇਹ ਭੂਰਤ ਕਹਿੰਦੇ ਪੂਜਦਾ ਹੈ। ਹਰਨ ਤਿਮਰ ਅਗਿਆਨ ਕੋ, ਇਸ ਲਈ ਜਿਹੜਾ ਅਗਿਆਨ ਦਾ ਹਨੇਰਾ ਹੈ ਉਹਨੂੰ ਨਾਸ਼ ਕਰਨ ਵਾਸਤੇ ਕਾਲੀ ਨੂੰ ਪੂਜਦਾ ਹੈ। ਚਹਿਤ ਹਿਰਦੇ ਦਿਨ ਰਾਤ, ਦਿਨੇ ਰਾਤ ਚਾਹੁੰਦਾ ਵੀ ਅਗਿਆਨ ਦਾ ਹਨੇਰਾ ਮੇਰਾ ਨਾਸ਼ ਹੋਵੇ, ਗਿਆਨ ਦਾ ਪ੍ਰਕਾਸ਼ ਹੋ ਜਾਵੇ ਹਿਰਦੇ ਵਿੱਚ। ਚੌਪਈ ਏਕ ਦਿਵਸ ਸੁਚ ਸੰਜਮ ਸਾਥਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਇੱਕ ਦਿਨ ਦੀ ਗੱਲ ਹੈ, ਜਿਹੜਾ ਭਗੀਰਥ ਹੈ ਇਹਨੇ ਪਵਿੱਤਰ ਤੇ ਸੰਜਮ ਨਾਲ ਪਤ ਪਰਹੇਜ ਨਾਲ ਬੰਦਹ ਧਰ ਪਰ ਧਰ ਕਰ ਮਾਥਾ, ਧਰਤੀ ਉੱਪਰ ਮੱਥਾ ਰੱਖ ਰੱਖ ਕੇ ਇਹ ਮੱਥੇ ਟੇਕ ਰਿਹਾ ਸੀ ਕਾਲੀ ਨੂੰ। ਸੇਵਾ ਕਰ ਤਿਓ ਬਾਸੁਰ ਬੀਤਾ, ਕਾਲੀ ਦੀ ਸੇਵਾ ਪੂਜਾ ਕਰਦਿਆਂ ਭਗੀਰ ਦਾ ਸਾਰਾ ਦਿਨ ਲੰਘ ਗਿਆ। ਤਦਪ ਨ ਤਜ ਹੈ ਬਦੀ ਬਦੀ ਚਿਤ ਪ੍ਰੀਤਾ, ਚਿਤ ਵਿੱਚ ਪ੍ਰੀਤੀ ਵਧੀ ਹੈ ਤਾਂ ਵੀ ਕਹਿੰਦੇ ਇਹ ਸੇਵਾ ਪੂਜਾ ਕਰਨੀ ਛੱਡਦਾ ਨਹੀਂ। ਰਹਿਓ ਕਾਲਕਾ ਮੰਦਰ ਮਾਹੀ, ਅਖੀਰੀ ਜਦੋਂ ਸੂਰਜ ਛਿਪਿਆ ਰਾਤ ਨੂੰ ਕਹਿੰਦੇ ਕਾਲੀ ਦੇ ਮੰਦਰ ਹੀ ਰਹਿ ਪਿਆ ਭਗੀਰਥ। ਸਦਨ ਨ ਗਮਨਿਓ ਅਤ ਚਿਤ ਚਾਹੀ, ਇੰਨੀ ਚਿਤ ਵਿੱਚ ਨਾ ਉੱਠੀ ਹੈ, ਕਹਿੰਦੇ ਉਹ ਘਰ ਵਿੱਚ ਨਹੀਂ ਅਜ ਗਿਆ, ਰਾਤ ਉੱਥੇ ਹੀ ਰਹਿ ਪਿਆ ਮੰਦਰ ਵਿੱਚ। ਅਰਧ ਨਿਸਾ ਬੀਤੀ ਅਲਸਾਵਾ, ਬੈਠਿਆਂ ਬੈਠਿਆਂ ਅੱਧਕੀ ਅੱਧੀ ਰਾਤ ਲੰਘ ਗਈ, ਇਹਨੂੰ ਆਲਸ ਜੀ ਆਈ ਹੈ ਭਗੀਰਥ ਨੂੰ। ਤਬ ਹੈ ਚੰਡਿਕਾ ਸੁਪਨ ਦਿਖਾਵਾ, ਜਿਹੜੀ ਚੰਡੀ ਉਹਨੇ ਸੁਪਨਾ ਜਾਏ ਦੇ ਵਿੱਚ ਇਹਨੂੰ ਦਿਖਾਇਆ ਹੈ। ਉਸ ਮਤੇ ਜੋ ਮਨੋਰਥ ਤੋਰਾ, ਸੁਪਨੇ ਵਿੱਚ ਹੀ ਇਹਨੂੰ ਕਿਹਾ ਹੈ ਵੀ ਭਗੀਰਥ ਮੇਰੇ ਸੇਵਕ ਸ੍ਰੇਸ਼ਟ ਮਤ ਵਾਲੇ, ਜਿਹੜਾ ਤੇਰਾ ਮਨ ਦਾ ਫੁਰਨਾ ਹੈ, ਹੋਏ ਸਪੂਰਨ ਇਹ ਬਾਰ ਮੋਰਾ, ਮੇਰਾ ਤੈਨੂੰ ਬਰ ਹੈ, ਇਹ ਤੇਰਾ ਬਿਲਕੁਲ ਮਨ ਦਾ ਫੁਰਨਾ ਪੂਰਾ ਹੋਵੇਗਾ, ਤੇਰਾ ਗਿਆਨ ਦਾ ਹਨੇਰਾ ਦੂਰ ਹੋ ਕੇ ਗਿਆਨ ਦਾ ਪ੍ਰਕਾਸ਼ ਹੋਵੇਗਾ। ਨਿਜ ਸਰੂਪ ਕੋ ਲਖ ਹੈ ਗਿਆਨਾ, ਮੇਰੇ ਸੇਵਕ ਪੁਰਸ ਆਪਣੇ ਸਵੈ ਸਰੂਪ ਦਾ ਤੂੰ ਗਿਆਨ ਜਾਣ ਲਵੇਗਾ। ਪ੍ਰਾਪਤ ਹੋਇਆ ਆਪ ਵਰਗ ਮਹਾਨਾ, ਮੇਰਾ ਵਰਗ ਹੋ ਵਰ ਹੋ ਗਿਆ, ਤੈਨੂੰ ਜਿਹੜਾ ਵਰਗ ਕੀ ਹੈ ਮੁਕਤੀ ਮਹਾਨ ਹੈ ਉਹ ਵੀ ਪ੍ਰਾਪਤ ਹੋ ਜਾਵੇਗੀ। ਪਰਾ ਲਬਧ ਹੈ ਤਨ ਕੀ ਜਾਲ, ਕਰਕੇ ਮੇਰੇ ਸੇਵਕ ਭਗੀਰਥ ਹੁਣ ਅੱਗੇ ਵਾਸਤੇ ਜਿੰਨੀ ਕੁ ਸਰੀਰ ਦੀ ਤੇਰੀ ਕਹਿੰਦੇ ਪਰਾ ਲਬਧ ਹੈ, ਜਿੰਨੀ ਉਮਰ ਦੇ ਵਿੱਚ ਤੇਰਾ ਕੋਈ ਬਾਕੀ ਰਹਿੰਦਾ ਹੈ ਸਮਾਂ ਖਾਣ ਪੀਣ ਦਾ। ਸੇਵਾ ਸ੍ਰੀ ਨਾਨਕ ਪੱਗ ਤਾਲ, ਇਹ ਮੈਂ ਤੈਨੂੰ ਕਹਿ ਰਹੀ ਹਾਂ ਵੀ ਹੁਣ ਮੇਰੀ ਪੂਜਾ ਛੱਡ ਕੇ ਤੇ ਬਾਕੀ ਜਿੰਦੀ ਜਿਹੜੀ ਰਹਿੰਦੀ ਇਹਦੇ ਵਿੱਚ ਤੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸੇਵਾ ਪੂਜਾ ਕਰਿਆ ਕਰ। ਪੁਰ ਸੁਲਤਾਨ ਹਕੀਨ ਦੁਕਾਨਾ, ਉਹ ਗੁਰੂ ਨਾਨਕ ਸਾਹਿਬ ਨੇ ਇਸ ਵੇਲੇ ਸੁਲਤਾਨਪੁਰ ਆ ਕੇ ਮੋਦੀਖਾਨੇ ਦਾ ਕੰਮ ਸ਼ੁਰੂ ਕੀਤਾ ਹੋਇਆ। ਦੁਰਿਓ ਰਹਿਤ ਹੈ ਜਾਇਨ ਜਾਨਾ, ਭਗੀਰਥ ਗੁਰੂ ਨਾਨਕ ਸਾਹਿਬ ਕਹਿੰਦੇ ਗੋਤ ਹੋ ਕੇ ਰਹਿ ਰਹੇ ਹੈ, ਕੋਈ ਜਾਣਿਆ ਨਹੀਂ ਜਾਂਦਾ ਹਰ ਇੱਕ ਤੋਂ। ਸ੍ਰੀ ਕਰਤਾਰ ਰੂਪ ਅਵਤਾਰਾ, ਕਰਤਾ ਕੀਰਤ ਮੇਰੇ ਸੇਵਕ ਜੋ ਗੁਰੂ ਨਾਨਕ ਸਾਹਿਬ ਹੈ ਉਹ ਤਾਂ ਕਰਤਾਰ ਦਾ ਰੂਪ ਦਾ ਅਵਤਾਰ ਹੈ। ਕਲ ਨਰ ਤਾਰਨ ਕੋ ਧਨ ਧਾਰਾ ਕਲ ਕਰਤਾਰ ਨੇ ਹੀ ਕਹਿੰਦੇ ਕਲਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਦਾ ਸਰੀਰ ਮਨੁੱਖ ਧਾਰਨ ਕੀਤਾ ਹੋਇਆ। ਧਰ ਸ਼ਰਧਾ ਦਰ ਸੋਹ ਦੁੱਖ ਦਾਹੂ ਤੂੰ ਬਈ ਭਗੀਰਥ ਸ਼ਰਧਾ ਧਾਰ ਕੇ ਦਰਸ਼ਨ ਕਰੀ ਉਹ ਦੁੱਖਾਂ ਨੂੰ ਦਗਦ ਕਰ ਦੇਣ ਵਾਲੇ ਹਨ, ਦੁੱਖਾਂ ਨੂੰ ਨਾਸ ਕਰਦੇ ਹਨ ਗੁਰੂ ਨਾਨਕ ਸਾਹਿਬ। ਜਗ ਜੀਵਨ ਕੋ ਲੇਵਹ ਲਾਹੂ ਇਸ ਤਰ੍ਹਾਂ ਭਗੀਰਥ ਸੰਸਾਰ ਦੇ ਵਿੱਚ ਆਉਣ ਦਾ ਤੂੰ ਅਸਲੀ ਲਾਭ ਲੈ ਲੈ। ਇਤੇ ਮਾਤਰ ਮਹਿ ਖੁੱਲੇ ਬਿਲੋਚਨ ਇਸਨੇ ਇੱਕ ਸਮੇਂ ਵਿੱਚ ਹੀ ਬਸ ਆ ਕੁਝ ਕਹਿ ਕੇ ਇਹਦੇ ਨੇਤਰ ਜੇ ਖੁੱਲ ਗਏ ਭਗੀਰਥ ਦੇ। ਲਖ ਸੁਪਨੇ ਕੋ ਕਰ ਬਹੁ ਸੋਚਨ ਹਾਂ ਸੁਪਨਾ ਜਾਣ ਕੇ ਤੇ ਬੜੀ ਸੋਚ ਵਿਚਾਰੇ ਕਰਨ ਲੱਗਿਆ ਹੈ। ਭੋਰ ਹੋ ਤਲਾ ਡਿੱਡ ਬੈ ਰਾਗਾ ਸਵੇਰ ਹੁੰਦਿਆਂ ਤੱਕ ਪੱਕਾ ਜਿਹੜਾ ਬਰਾਗ ਪੈਦਾ ਹੋਇਆ ਆ ਇਸਦੇ ਮਨ ਅੰਦਰ। ਭਇਓ ਹਿਰਦੈ ਨਿਜ ਕੁਟੰਬ ਤਿਆਗਾ ਇੰਨਾ ਹਿਰਦੇ ਵਿੱਚ ਪੱਕਾ ਬਰਾਗ ਹੋਇਆ ਆਪਣਾ ਪਰਿਵਾਰ ਟੱਬਰ ਟੀਰੇ ਨੇ ਛੱਡ ਦਿੱਤਾ ਹੈ। ਗ੍ਰਾਮ ਚੌਧਰਤਾ ਆਦਿ ਵਿਭੂਤੀ ਪਿੰਡ ਦੀ ਜਿਹੜੀ ਚੌਧਰਤਾ ਈ ਉਹ ਵੀ ਛੱਡ ਦਿੱਤੀ ਹੈ। ਕਰੇ ਜਿਹੜੀ ਕੋਈ ਭੂਤੀ ਹਾਥੀ ਘੋੜੇ ਮਾਲ ਡੰਗਰ ਮਾਇਆ ਸਤਨ ਰੂਕੜੀ ਸਭ ਦਾ ਖਹਿੜਾ ਛੱਡਤਾ ਇਸਨੇ। ਤਜ ਗਮਨਿਓ ਆਤਸ਼ਹਿ ਮਤ ਬਹੁਤੀ ਪਵਿੱਤਰ ਬੁੱਧੀ ਵਾਲਾ ਸਭ ਕੁਝ ਛੱਡ ਕੇ ਚੱਲ ਪਿਆ ਸੁਲਤਾਨਪੁਰ ਵੱਲ ਨੂੰ। ਰੋਕ ਰਹੇ ਨਰ ਰੁਕਤ ਨ ਕੈਸੇ ਜਿਹੜੇ ਲੋਕ ਹੈ ਮਲਸੀਹਾਂ ਦੇ ਰੋਕ ਰਹੇ ਹੈ ਕਿਸੇ ਤਰ੍ਹਾਂ ਇਹ ਰੁਕਦਾ ਨਹੀਂ ਉਹਨਾਂ ਦੇ ਕਹੇ ਲੱਗ ਕੇ। ਪ੍ਰੇਮ ਪ੍ਰਵਾਹ ਬਹਿਓ ਹੜ ਜੈਸੇ ਕਹਿੰਦੇ ਪ੍ਰੇਮ ਦਾ ਪ੍ਰਵਾਹ ਐਸਾ ਕਹਿੰਦੇ ਬਹਿਆ ਹੈ ਜਿਵੇਂ ਹੜ ਚੱਲਦਾ ਹੈ ਜਿਵੇਂ ਹੜ ਜਿਹੜਾ ਉਹ ਰੋਕਿਆ ਰੁਕਦਾ ਨਹੀਂ ਉਹ ਪ੍ਰੇਮ ਦਾ ਪ੍ਰਭਾਵ ਵਗਿਆ ਰੁਕ ਨਹੀਂ ਰਿਹਾ ਹੈ। ਆਵਾ ਪੁਰ ਸੁਲਤਾਨਹ ਤੂਰਨ ਪ੍ਰੇਮ ਤੇ ਵਿਰਾਗ ਵਿੱਚ ਭਰਿਆ ਭਰਾਇਆ ਸੁਲਤਾਨਪੁਰ ਦੇ ਵਿੱਚ ਆ ਗਿਆ ਹੈ। ਪ੍ਰੇਮ ਸੰਗ ਹਿਰਦਾ ਪਰ ਪੂਰਨ ਪ੍ਰੇਮ ਨੇ ਨਾਲ ਇਹਦਾ ਹਿਰਦਾ ਹੈ ਪੂਰਾ ਪੂਰਾ ਭਰਪੂਰ ਹੈ ਭਰਿਆ ਹੋਇਆ ਪਿਆ ਹੈ। ਜਹ ਆਪਨ ਪਰ ਜਾਚਕ ਭੀਰਾ ਜਿੱਥੇ ਗੁਰੂ ਮਹਾਰਾਜ ਦੇ ਹੱਟ ਸਾਹਿਬ ਉੱਪਰ ਮੰਗਤਿਆਂ ਦੀ ਬੜੀ ਭੀੜ ਲੱਗੀ ਤਾਤਾ ਲੱਗਿਆ ਹੈ। ਦਰਸ਼ਨ ਹੇਰਤ ਹੋਤ ਅਧੀਰਾ ਦਰਸ਼ਨ ਹੇਰਤ ਹੇਰਤ ਹੈ ਹੋਤ ਅਧੀਰਾ ਦਰਸ਼ਨ ਹਿੱਤ ਹੈ ਦਰਸ਼ਨਾਂ ਦੇ ਵਾਸਤੇ ਤੀਰ ਤੋਂ ਰਹਿਤ ਹੋ ਰਿਹਾ ਕਾਲਾ ਪੈ ਰਿਹਾ ਹੈ। ਪੱਗ ਪਰ ਪਰ ਰਹੇ ਦੰਡ ਸਮਾਨਾ ਫੇਰ ਬਸ ਜਦੋਂ ਨਾ ਰਹਿ ਸਕਿਆ ਸਾਰੀ ਭੀੜ ਨੂੰ ਕਤਰਦਾ ਹੋਇਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਉੱਪਰ ਜਿਵੇਂ ਡੰਡਾ ਸਿੱਧਾ ਪਿਆ ਹੁੰਦਾ ਸਿੱਧਾ ਜਾ ਕੇ ਚਰਨਾਂ ਤੇ ਪੈ ਗਿਆ ਹੈ। ਵਿਆਕੁਲ ਭਾ ਤਨ ਸੁਧ ਵਿਸਰਾਨਾ ਇੰਨਾ ਵਿਆਕੁਲ ਹੋਇਆ ਸਰੀਰ ਦਾ ਜੋ ਸਭ ਇਹਨੂੰ ਹੋਸ਼ ਬੋਸ਼ੀ ਭੁੱਲ ਗਈ। ਸਭ ਬਿਰਤਾਂਤ ਲੱਖ ਕਰ ਜਗਨਾਥਾ ਇਧਰ ਜਗਤ ਦੇ ਮਾਲਕ ਨੇ ਭਗੀਰਥ ਦਾ ਸਾਰਾ ਪ੍ਰਸੰਗ ਜਾਣ ਕੇ ਵੀ ਕਾਲੀ ਨੇ ਕਿਹਾ ਇਹਨੂੰ ਭੇਜਿਆ ਸਾਡੇ ਕੋਲ। ਹੱਥ ਸੁਹਾਇਓ ਮੱਥ ਹੈ ਸਾਥਾ ਉਸ ਵੇਲੇ ਜਿਹੜਾ ਆਪਣਾ ਹੱਥ ਹੈ ਇਹਦੇ ਚਰਨ ਮੱਥੇ ਦੇ ਨਾਲ ਸੁਹਾਇਆ ਮੱਥੇ ਨੂੰ ਹੱਥ ਲਾਇਆ ਸਤਿਗੁਰੂ ਨੇ। ਪੂਜਾ ਪਕੜ ਕੇ ਬਹਰ ਬਿਠਾਇਓ ਫਿਰ ਬਾਹਾਂ ਤੋਂ ਫੜ ਕੇ ਇਹ ਭਗੀਰਥ ਨੂੰ ਬਿਠਾ ਦਿੱਤਾ ਹੈ। ਸ੍ਰੀ ਮੁਖ ਕੋਮਲ ਵਾਕ ਲਾਇਓ ਉਦੋਂ ਵਾਰ ਮੁੱਖੋਂ ਬਹੁਤ ਹੀ ਨਰਮਾਈ ਨਾਲ ਸਤਿਗੁਰੂ ਨੇ ਬਚਨ ਕਿਹਾ ਇਸ ਨੂੰ। ਕੌਣ ਮਨੋਰਥ ਕਿਹਤੇ ਆਵਾ ਕਿਹੜਾ ਮਨ ਵਿੱਚ ਤੇਰੇ ਫੁਰਨਾ ਕਿੱਥੋਂ ਤੂੰ ਆਇਆ ਚੱਲ ਕੇ ਚਾਹਿਓ ਸੁਦੇਓ ਕਹੋ ਮਨ ਪਾਇਆ ਮੈਂ ਤੇਰੇ ਮਨ ਨੂੰ ਚੰਗਾ ਲੱਗਦਾ ਹੈ ਕਹਿੰਦੇ ਉਹ ਕਹਿ ਦੇ ਉਹੀ ਦੇ ਦਿਆਂਗੇ ਤੈਨੂੰ। ਸੁਣਤ ਭਗੀਰਥ ਬੋਲਿਓ ਬਾਣੀ ਸੁਣ ਕੇ ਭਗੀਰਥ ਓ ਬਚਨ ਬਾਣੀ ਬੋਲਿਆ ਹੈ। ਸਭ ਜਾਣਤ ਹੋ ਤੁਮ ਗੁਣ ਖਾਨੀ ਗੁਰੂ ਨਾਨਕ ਸਾਹਿਬ ਤੁਸੀਂ ਤਾਂ ਗੁਣੇ ਗਰੀ ਖਾਣ ਸਭ ਕੁਛ ਹੀ ਜਾਣਦੇ ਬੁਝਦੇ ਹੋ। ਤਦਪ ਕਹੋ ਬੂਝਨ ਅਨੁਸਾਰੀ ਵੀ ਮਾਰਾ ਮੈਂ ਕਹਿੰਦਾ ਹਾਂ ਕਿਉਂਕਿ ਤੁਸੀਂ ਪੁੱਛਦੇ ਉਸ ਵੇ ਮੂਜਬ ਉਸ ਅਨੁਸਾਰ ਮੈਂ ਤੁਹਾਨੂੰ ਦੱਸਦਾ ਹਾਂ ਕਹਿੰਦਾ ਹਾਂ। ਰਹਿਓ ਚਹਿਤ ਹੋ ਸ਼ਰਨ ਤੁਮਾਰੀ ਪਹਿਲੀ ਗੱਲ ਤਾਂ ਇਹ ਹੈ ਮਹਾਰਾਜ ਵੀ ਮੈਂ ਤੁਹਾਡੀ ਚਰਨ ਸਨ ਵਿੱਚ ਸਾਰੀ ਜ਼ਿੰਦਗੀ ਰਿਹਾ ਚਾਹੁੰਦਾ ਹਾਂ। ਗ੍ਰਾਮ ਮੈਲ ਸਿੰਹੇ ਮਹਿ ਧਾਮਾ, ਮਹਾਰਾਜ ਮੇਰੇ ਜਿਹੜੇ ਘਰ ਹੈ ਨਾ ਅਮਰ ਸਿੰਹੇ ਪਿੰਡ ਦੇ ਵਿੱਚ ਹੈਗੇ। ਕਰੋ ਉਪਾਸ਼ਨ ਕਾਲੀ ਨਾਮਾ, ਉੱਥੇ ਮਹਾਰਾਜ ਰਹਿ ਕੇ ਕਾਲੀ ਦੇ ਨਾਂ ਲੈ ਕੇ ਉਹਦੀ ਭਗਤੀ ਉਪਾਸ਼ਨਾ ਮੈਂ ਕਰਦਾ ਹਾਂ। ਕਿਰਪਾ ਕੀਨ ਮੁਝ ਪਾਰ ਜਗ ਮਾਈ, ਅੱਜ ਮਹਾਰਾਜ ਰਾਤ ਨੂੰ ਜਿਹੜੀ ਸੰਸਾਰ ਦੀ ਮਾਂ ਕਾਲੀ ਉਹਨੇ ਮੇਰੇ ਤੇ ਕਿਰਪਾ ਕੀਤੀ ਹੈ। ਸੁਮਤ ਦੀਨ ਕਹਿ ਗਾਥ ਬੁਝਾਈ, ਹਾਂ ਸ੍ਰੇਸ਼ਟ ਮਤ ਦੇ ਕੇ ਤੇ ਮੈਨੂੰ ਕਦੇ ਇਸ ਤਰ੍ਹਾਂ ਸਾਰੀ ਗੱਲਬਾਤ ਸਮਝ ਆਈ ਹੈ। ਮੈਂ ਆਇਓ ਤੁਮ ਸੇਵਨ ਚਰਨਾ, ਕਾਲੀ ਦੇ ਕਹਿਣੇ ਕਰਕੇ ਮੈਂ ਮਹਾਰਾਜ ਤੁਹਾਡੇ ਚਰਨਾਂ ਦੀ ਸੇਵਾ ਕਰਨ ਲਈ ਚੱਲ ਕੇ ਆਇਆ। ਨਮੋ ਨਮੋ ਭੋ ਅਸ਼ਰਨ ਸ਼ਰਨਾ, ਹਾਂ ਜਿਨ੍ਹਾਂ ਨੂੰ ਕੋਈ ਸ਼ਰਨ ਨਹੀਂ ਦਿੰਦਾ ਉਹਨਾਂ ਨੂੰ ਸ਼ਰਨ ਦੇਣ ਵਾਲੇ ਸਤਿਗੁਰੂ ਮੈਂ ਮੇਰੀ ਨਮਸਕਾਰ ਹੈ, ਤੁਹਾਨੂੰ ਨਮਸਕਾਰ ਹੈ। ਸੁਨੀ ਸ੍ਰੋਣ ਮਹਿ ਬਿਨੈ ਵਿਸਾਲਾ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਹੁਤੀ ਬੇਨਤੀ ਦੇ ਲਫ਼ਜ਼ ਆਪਣੇ ਕੰਨਾਂ ਵਿੱਚ ਇਹਦੇ ਸੁਣੇ ਹਨ, ਪਰਮ ਪ੍ਰਸਿੱਧੇ ਦੀਨ ਦਿਆਲਾ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਇਹਦੇ ਤੇ ਬਹੁਤ ਹੀ ਪ੍ਰਸੰਨ ਹੋ ਗਏ। ਜਗਤ ਸਭੈ ਪਰ ਪੰਚ ਦਿਖਾਇਓ, ਮਹਾਰਾਜ ਨੇ ਵੀ ਸਾਰਾ ਸੰਸਾਰ ਤਾਂ ਐਵੇਂ ਮਿੱਥਿਆ ਨਾ ਸੰਵੰਤੀ ਹੈ ਦਿਖਾਇਆ ਹੈ। ਬਹਰੋ ਆਪਣੀ ਸੇਵ ਲਗਾਇਓ, ਉਸ ਤੋਂ ਬਾਅਦ ਭਗੀਰਥ ਨੂੰ ਆਪਣੀ ਸੇਵਾ ਵਿੱਚ ਜੋੜ ਲਿਆ ਲਾ ਲਿਆ। ਰਹਿਤ ਭਇਓ ਦਰਸ਼ਨ ਨਿਤ ਕਰਹੀ, ਗੁਰੂ ਨਾਨਕ ਸਾਹਿਬ ਦੇ ਹਜ਼ੂਰੀ ਵਿੱਚ ਹੀ ਰਹਿ ਪਿਆ ਹਮੇਸ਼ਾ ਦਰਸ਼ਨ ਕਰਦਾ ਹੈ। ਚਰਨ ਪਖਾਰ ਹਰਖ ਉਰ ਧਰਹੀ, ਮਹਾਰਾਜ ਦੇ ਜਲ ਲੈ ਕੇ ਚਰਨ ਧੋਂਦਾ ਹੈ ਤੇ ਬੜੀ ਖੁਸ਼ੀ ਧਰਦਾ ਹੈ ਹਿਰਦੇ ਵਿੱਚ। ਜੋ ਕਰੁਣਾ ਨਿਧ ਦੇਹਿ ਰਜਾਈ, ਜਿਵੇਂ ਜਿਵੇਂ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਇਹਨੂੰ ਆਗਿਆ ਕਰਦੇ ਹਨ, ਰਜਾ ਇਹਨੂੰ ਆਗਿਆ ਦਿੰਦੇ ਹਨ। ਤੈਸੇ ਕਰ ਹੈ ਸਦਾ ਮਨ ਭਾਈ, ਕਹਿੰਦੇ ਕਰਦਾ ਇਹਨੇ ਮਨ ਨੂੰ ਚੰਗੀ ਲੱਗਦੀ ਹੈ। ਬੀਤਿਓ ਅਸ ਪ੍ਰਕਾਰ ਕੁਛ ਕਾਲ, ਭਗੀਰਥ ਨੂੰ ਜਦੋਂ ਕੁਝ ਕੁ ਸਮਾਂ ਰਹਿੰਦਿਆਂ ਸਤਿਗੁਰੂ ਕੋਲ ਲੰਘ ਗਿਆ। ਸ਼ਰਧਾ ਧਾਰਤ ਹਿਰਦੈ ਵਿਸਾਲਾ, ਜਿਹੜਾ ਭਗੀਰਥ ਹੈ ਗੁਰੂ ਨਾਨਕ ਸਾਹਿਬ ਉੱਪਰ ਥਾ ਸ਼ਰਧਾ ਧਾਰਦਾ ਹਿਰਦੇ ਵਿੱਚ। ਕਮਨਿਓ ਨਿਜ ਪੁਰ ਤੇ ਮਰਦਾਨਾ, ਕਹਿੰਦੇ ਜਿਹੜਾ ਭਾਈ ਮਰਦਾਨਾ ਆਪਣੇ ਰਾਏ ਭੋਏ ਤਲਵੰਡੀ ਤੋਂ ਕਹਿੰਦੇ ਸੁਲਤਾਨਪੁਰ ਵੱਲ ਨੂੰ ਚੱਲਿਆ ਹੈ। ਆਇਓ ਗੁਰ ਢਿੱਗਪੁਰ ਸੁਲਤਾਨਪੁਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਕੋਲ ਚੱਲ ਕੇ ਆਇਆ ਹੈ। ਬੰਧਨ ਕਰ ਉਚਰਿਓ ਕਲਿਆਣਾ, ਆ ਭਾਈ ਮਰਦਾਨੇ ਨੇ ਮਹਾਰਾਜ ਨੂੰ ਮੱਥਾ ਟੇਕ ਕੇ ਫਿਰ ਕਲਿਆਣ ਉਚਾਰਨ ਕੀਤੀ ਹੈ। ਉਹ ਬਹੁਤ ਕੁਛ ਮਰਦਾਨੇ ਕਿ ਕਹਿੰਦੇ ਹੁੰਦੇ ਆ, ਤੁਸੀਂ ਸੁਣਦੇ ਹੁੰਦੇ ਜਦੋਂ ਆਉਂਦੇ ਹੁੰਦੇ ਆ, ਵੀ ਤੇਰਾ ਹੋਵੇ ਤੇਰਾ ਹੋਵੇ। ਉਹ ਕਲਿਆਣ ਜੀ ਵਿਚਾਰੀ ਮਹਾਰਾਜ ਦੀ, ਬੈਸ ਗਇਓ ਪੁੰਨ ਭਾਗ ਮਹਾਨਾ, ਮਹਾਨ ਵੱਡੇ ਭਾਗਾਂ ਵਾਲਾ ਮਰਦਾਨਾ ਕਲਿਆਣ ਜੀ ਉਚਾਰ ਕੇ ਫਿਰ ਬੈਠ ਗਿਆ ਸਤਿਗੁਰੂ ਕੋਲ। ਤਲਵੰਡੀ ਕੇ ਕੁਸ਼ਲ ਸੰਦੇਸ਼ੇ, ਆ ਰਾਏ ਪੋਈ ਦੀ ਤਲਵੰਡੀ ਦੇ ਜਿਹੜੇ ਰਾਜੀ ਖੁਸ਼ੀ ਦੇ ਸੁਨੇਹੇ ਸਨ, ਦੇਤ ਭਇਓ ਬੂਝੇ ਗੁਰ ਜੈਸੇ, ਮਹਾਰਾਜ ਨੇ ਪੁੱਛਿਆ ਉਵੇਂ ਮਹਾਰਾਜ ਨੂੰ ਦੱਸ ਦਿੱਤਾ, ਮਹਾਰਾਜ ਤੁਹਾਡੇ ਮਾਤਾ ਪਿਤਾ ਰਾਜੀ ਖੁਸ਼ ਹੈ, ਰਾਏ ਬੁਲਾਲ ਵੀ ਠੀਕ ਠਾਕ ਹੈ, ਗੋਪਾਲ ਪਾਂਧਾ ਵੀ ਹਰਿਆਲ ਵੀ ਤੰਦਰੁਸਤ ਹੈ। ਆਪਣਾ ਪ੍ਰਯੋਜਨ ਬਹੁਰ ਸੁਣਾਇਓ, ਉਦੋਂ ਬਾਅਦ ਆਪਣੇ ਆਉਣ ਦਾ ਜਿਹੜਾ ਪ੍ਰਯੋਜਨ ਸੀ ਮਤਬਲ ਸੀ ਉਹ ਸਤਿਗੁਰੂ ਨੇ ਇਹਨੇ ਸੁਣਾ ਸਤਿਗੁਰੂ ਨੂੰ ਸੁਣਾਇਆ ਹੈ। ਜਾ ਕੇ ਹਿਤ ਚੱਲ ਕਰਪੁਰ ਆਇਓ, ਲੱਗਾ ਮਹਾਰਾਜ ਜਿਸ ਮਨੋਰਥ ਨੂੰ ਮਤਬਲ ਨੂੰ ਪੂਰਾ ਕਰਨ ਵਾਸਤੇ ਮੈਂ ਚੱਲ ਕੇ ਆਇਆ ਉਹ ਇਹ ਹੈ। ਸੁਣ ਜਜਮਾਨ ਬਚਨ ਤੁਮ ਭਾਖਾ, ਮਹਾਰਾਜ ਕਹਿੰਦੇ ਮਹਾਰਾਜ ਨੂੰ ਕਹਿਣ ਲੱਗਿਆ ਮਰਦਾਨਾ ਸਤਿਗੁਰੂ ਮੇਰੇ ਜਜਮਾਨ ਹੋ ਤੁਸੀਂ ਜਦੋਂ ਮੈਂ ਇੱਥੇ ਸੁਲਤਾਨਪੁਰ ਆ ਕੇ ਮੋਦੀ ਖਾਨੇ ਦਾ ਕੰਮ ਸ਼ੁਰੂ ਕੀਤਾ ਸੀ, ਗਰੀਬਾਂ ਨੂੰ ਦਿੰਦੇ ਸੀ ਖੁੱਲ੍ਹਾ ਡੁੱਲਾ, ਅਤੇ ਮੈਨੂੰ ਤੁਸੀਂ ਕਿਹਾ ਸੀ ਵੀ ਜਦੋਂ ਕਿਸੇ ਕੋਈ ਮੰਗ ਦੀ ਲੋੜ ਹੋਵੇ ਹੋਰ ਨਾ ਕਿਤੇ ਧੱਕੇ ਖਾਣੇ ਸਾਡੇ ਕੋਲੋਂ ਮੰਗ ਲੈਣਾ, ਥਾਂ ਥਾਂ ਨਹੀਂ ਹੱਥ ਅੱਡਦੇ ਫਿਰਨਾ, ਮਹਾਰਾਜ ਮੈਨੂੰ ਇਹ ਜਾਣ ਲੱਗਿਆ ਕਿ ਹਾਲ ਸੀ ਤਜ ਹੋਆ ਪਰ ਜਾਚਨ ਅਬ ਲਾਖਾ, ਇਹ ਮਰਦਾਨੇ ਹੋਰ ਕਿਸੇ ਕੋਲੋਂ ਮੰਗਣ ਦੀ ਤੂੰ ਇੱਛਾ ਛੱਡ ਦੇ, ਬਿਲਕੁਲ ਨਹੀਂ ਕਿਸੇ ਅੱਗੇ ਹੱਥ ਅੱਡਣੇ। ਜਾਂ ਤੇ ਮੰਗੋ ਮੈਂ ਨਹਿ ਕੋ, ਇਸ ਕਰਕੇ ਮਹਾਰਾਜ ਤੁਹਾਡਾ ਮੰਗਣ ਮੰਨ ਕੇ ਮੈਂ ਕਿਸੇ ਕੋਲੋਂ ਕੁਝ ਨਹੀਂ ਮੰਗਦਾ। ਤੁਮਰੋ ਬਚਨ ਚਿਤਾਰਤ ਸੋ, ਕਿਉਂਕਿ ਤੁਹਾਡਾ ਜਿਹੜਾ ਬਚਨ ਹੈ ਉਹਨੂੰ ਹਮੇਸ਼ਾ ਮੈਂ ਚੇਤੇ ਰੱਖਦਾ, ਯਾਦ ਰੱਖਦਾ। ਔਰ ਚਲਤ ਨੀਕੀ ਗੁਜਰਾਨਾ, ਹੋਰ ਤਾਂ ਮਹਾਰਾਜ ਬੇਦੀਆਂ ਦੀ ਬਾਂਸਾਂ ਦੇ ਜਿਹੜੇ ਲੋਕ ਉਹਨਾਂ ਦੇ ਘਰਾਂ ਵਿੱਚੋਂ ਰੋਹ ਦਿੰਦੇ ਲੈ ਲੈਂਦੇ ਆ, ਬੜਾ ਘਰ ਦਾ ਸੋਹਣਾ ਗੁਜ਼ਾਰਾ ਚੱਲੀ ਚਲਾਈ ਜਾਂਦਾ। ਤਨੀਆਂ ਵਿਆਹਨ ਖਰਚ ਮਹਾਨਾ, ਜਾਣ ਦੋ ਇੱਕ ਮੇਰੀ ਧੀ ਹੈ ਉਹਦਾ ਕਹਿੰਦੇ ਵਿਆਹ ਕਰਨ ਦਾ ਬੜਾ ਤਗੜਾ ਖਰਚ ਹੋਣਾ ਹੈ। ਤਾਂ ਕੀ ਸ਼ਕਤ ਨ ਸਦਨ ਹਮਾਰੇ, ਉਹ ਮਹਾਰਾ ਧੀ ਦੇ ਵਿਆਹ ਦੇ ਕਰਨ ਵਿੱਚ ਮੇਰੇ ਵਿੱਚ ਤਾਂ ਕੋਈ ਮਹਾਰਾ ਤਾਕਤ ਹੈ ਨਹੀਂ, ਇੰਨੀ ਮਾਇਆ ਹੈ ਨਹੀਂ। ਯਾਹਿਤ ਆਇਓ ਨਿਕਟ ਤੁਮਾਰੇ, ਇਸ ਵਾਸਤੇ ਮਹਾਰਾ ਤੁਹਾਡੇ ਕੋਲ ਚੱਲ ਕੇ ਆਇਆ ਹਾਂ। ਅਸ ਪ੍ਰਕਾਰ ਸੁਣ ਕਰ ਸੁਖ ਰਾਸਾ, ਇਸ ਤਰ੍ਹਾਂ ਮਰਦਾਨੇ ਤੋਂ ਸੁਣ ਕੇ ਜੋ ਸੁਖਾਂ ਦੇ ਖਜ਼ਾਨਾ ਹਨ ਸਤਿਗੁਰੂ ਜੀ, ਤੇ ਛਿਨ ਹੋ ਤੋ ਭਗੀਰਥ ਪਾਸਾ, ਉਸ ਵੇਲੇ ਭਾਈ ਭਗੀਰਥ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੀ ਬੈਠੇ ਸਨ। ਤਾਂ ਸੋ ਬੋਲੇ ਕਿਰਪਾ ਨਿਧਾਨਾ, ਭਾਈ ਭਗੀਰਥ ਦੇ ਸਾਧ ਕਿਰਪਾ ਦੇ ਖਜ਼ਾਨੇ ਸਤਿਗੁਰੂ ਇਉਂ ਬੋਲੇ, ਕਰ ਹੋ ਕਾਜ ਤੂੰ ਪਰਮ ਸਿਆਣਾ, ਵੀ ਭਾਈ ਫਕੀਰ ਤੂੰ ਸਿਆਣਾ ਹੈ, ਤੂੰ ਆ ਮਰਦਾਨੇ ਦਾ ਇਹ ਕੰਮ ਜਾ ਕਰ। ਵਿਆਹ ਸੌਜ ਲਿਖ ਕਾਗਦ ਸਭ ਹੀ, ਪਹਿਲਾਂ ਤਾਂ ਜੋ ਮਰਦਾਨਾ ਕਹਿੰਦੇ ਵਿਆਹ ਦੀ ਸਮੱਗਰੀ ਜੀ ਲਿਖਾਉਂਦਾ ਉਹ ਕਾਗਜ਼ ਉੱਪਰ ਤੂੰ ਲਿਖ ਲੈ। ਗਮਨੋਹ ਲਵਪੁਰ ਮਾਰਗ ਅਬ ਹੀ, ਤੇਰੇ ਕਾਗਜ਼ਾ ਲੈ ਕੇ ਸਾਡੇ ਕੋਲੋਂ ਮਾਇਆ ਲੈ ਕੇ ਤੇ ਹੁਣੇ ਤੂੰ ਲਾਹੌਰ ਨੂੰ ਚਲਾ ਜਾ। ਇਹ ਸਥਾਨ ਹੋਇ ਵਸਤਨ ਪੂਰੀ, ਕਿਉਂਕਿ ਇੱਥੇ ਸੁਲਤਾਨਪੁਰ ਹੈ, ਇੱਥੇ ਕਹਿੰਦੇ ਵਿਆਹ ਦੀ ਸਮੱਗਰੀ ਤਾਂ ਪੂਰੀ ਨਹੀਂ ਹੋ ਸਕਣੀ, ਪੂਰੀ ਨਹੀਂ ਮਿਲ ਸਕਣੀ ਹੈ। ਤਹ ਬਲੋਕ ਕੈ ਆਨਾ ਹਰੂਰੀ, ਉਹ ਲਾਹੌਰ ਸ਼ਹਿਰ ਬਹੁਤ ਵੱਡਾ ਹੈ, ਉੱਥੇ ਵਿਆਹ ਦੇ ਕੇ ਨਾ ਸੋਹਣੀ ਜਿਹੜੀ ਵਿਆਹ ਦੀ ਸਮੱਗਰੀ ਹੈ ਲਿਆ ਦੇ ਇਸ ਨੂੰ। ਰਜਨੀ ਏਕ ਬਸਹੋਪੁਰ ਮਾਹੀ, ਬਾਕੀ ਵੀ ਭਾਈ ਭਗੀਰਥ ਇਹ ਗੱਲ ਯਾਦ ਰੱਖਣੀ ਹੈ ਵੀ ਤੂੰ ਇੱਕ ਰਾਤ ਹੀ ਲਾਹੌਰ ਵਿੱਚ ਰਹਿਣਾ ਹੈ। ਤੂਰਨ ਆਵਨ ਬਿਲਮੋਹ ਨਾਹੀ, ਰਾਤ ਕੱਢ ਕੇ ਅਗਲੇ ਦਿਨ ਹੀ ਆ ਜਾਣਾ, ਰਸਤੇ ਵਿੱਚ ਕੋਈ ਦੇਰੀ ਨਹੀਂ ਤੈਨੇ ਕਰਨੀ। ਧਰ ਰਜਾਏ ਸਿਰ ਪਰ ਜਗਨਾਥਾ, ਜਗਤ ਦੇ ਮਾਲਕ ਸਤਿਗੁਰੂ ਜੀ ਦੀ ਆਗਿਆ ਨੂੰ ਸਿਰ ਤੇ ਰੱਖੜੇ ਮੱਥੇ ਮੰਨ ਕੇ, ਲਿਓ ਬੂਝ ਮਰਦਾਨੇ ਸਾਥਾ, ਮਹਾਰਾਜ ਨੂੰ ਪੁੱਛ ਕੇ ਵੀ ਮਹਾਰਾਜ ਮਰਦਾਨੇ ਨੂੰ ਵੀ ਨਾਲ ਲੈ ਜਾਵਾਂ। ਕਹਿੰਦੇ ਮਾਈ ਨੂੰ ਵੀ ਲੈ ਜਾ, ਨਾਲ ਲੈ ਲਿਆ ਇਸ ਨੂੰ। ਬਾਂਛਤ ਦਰਬ ਲੈ ਨਿਜ ਹਾਥਾ, ਜਿੰਨਾ ਕੁ ਧਨ ਚਾਹੀਦਾ ਸੀ ਉਨਾ ਕੁ ਹੱਥਾਂ ਵਿੱਚ ਇਹਨੇ ਧਨ ਲੈ ਲਿਆ ਹੈ। ਗਮਨਿਓ ਪੰਥ ਨਾਏ ਪਦ ਮਾਥਾ, ਦੇ ਚਰਨਾਂ ਤੇ ਮੱਥਾ ਟੇਕ ਕੇ ਤੇ ਲਾਹੌਰ ਦੇ ਰਸਤੇ ਵਿੱਚ ਚੱਲ ਪਿਆ ਭਗੀਰਥ। ਪਹੁੰਚੋ ਲਵਪੁਰ ਨਗਰ ਮਝਾਰਾ, ਭਗੀਰੇ ਕਹਿੰਦੇ ਰਸਤਾ ਤੈਅ ਕਰਕੇ ਲਾਹੌਰ ਸ਼ਹਿਰ ਵਿੱਚ ਜਾਈ ਪਹੁੰਚਾ ਭਗੀਰਥ। ਇੱਕ ਦੁਕਾਨ ਕਾਨਪੁਰ ਸ਼ਾਹ ਨਿਹਾਰਾ, ਵੱਡੀ ਸਾਰੀ ਦੁਕਾਨ ਦੇ ਉੱਪਰ ਤਕੜਾ ਸ਼ਾਹੂਕਾਰ ਦੇਖਿਆ ਭਗੀਰਥ ਨੇ। ਮਨਸੁਖ ਨਾਮ ਹੁਤੋ ਜਿਸ ਕੇਰੋ, ਜੇ ਸ਼ਾਹੂਕਾਰ ਦਾ ਨਾਮ ਮਨਸੁਖ ਹੈ ਸੀ, ਧਨੀ ਅਧਿਕ ਵਪਾਰਕ ਨੇਰੋ, ਤਕੜਾ ਮਾਇਆ ਧਾਰੀ ਸੀ, ਤਕੜਾ ਹੀ ਵਪਾਰ ਖੁੱਲ੍ਹਾ ਹੀ ਚੱਲਦਾ ਸੀ ਇਸਦਾ। ਤਿਹ ਕੇ ਸਾਥ ਕਹੀ ਨਿਜ ਗਾਥਾ, ਮਨਸੁਖ ਸ਼ਾਹੂਕਾਰ ਦੇ ਸਾਥ ਭਗੀਰਥ ਨੇ ਆਪਣੀ ਗੱਲ ਜੀ ਕਾਕੀ ਹੈ। ਸਰਬ ਦਰਬ ਕੋ ਲੈ ਕਰ ਹਾਥਾ, ਸਾਰਾ ਜਿਹੜਾ ਧਨ ਮਹਾਰਾ ਨੇ ਦਿੱਤਾ ਸੀ ਉਹ ਆਪਣੇ ਹੱਥਾਂ ਵਿੱਚ ਲੈ ਕੇ ਇਹਨੂੰ ਕਿਹਾ ਹੈ। ਵਿਆਹ ਸੌਜ ਕਾਗਦ ਪਰ ਜੇਤੀ, ਜਿਹੜੀ ਵਿਆਹ ਦੀ ਸਮਝੀ ਜਿੰਨੀ ਕੋ ਕਾਗਜ਼ ਉੱਪਰ ਲਿਖੀ ਹੋਈ ਸੀ, ਆਪ ਸਰਬ ਲੈ ਦੀਜੈ ਤੇਤੀ। ਉਹ ਮਨਸ਼ਕ ਸ਼ਾਹਰੁਖਾਰ ਨੂੰ ਕਿਹਾ ਵੀ ਤੇਰਾ ਬੜਾ ਤਕੜਾ ਬਿਜਨਸ ਹੈ, ਹਰ ਰੁਪਈਏ ਲੈ ਆ ਕਾਗਜ਼ ਉੱਪਰ ਵਸਤੂ ਲਿਖੀ ਹੈ, ਤੂੰ ਵੀ ਸਾਰੀ ਲੈ ਕੇ ਸਾਨੂੰ ਇਹ ਦੇ ਦੇ। ਏਕ ਨਿਸ਼ਾ ਬਸ ਹੋ ਇਸ ਨਗਰਾ, ਬਾਕੀ ਗੱਲ ਇਹ ਹੈ ਵੀ ਇੱਕ ਰਾਤ ਮੈਂ ਇਹ ਲਾਹੌਰ ਸ਼ਿਚ ਵਿੱਚ ਬਸਣਾ ਹੈ। ਪੂਰਨ ਕਰੀਏ ਕਾਰਜ ਸਗਰਾ, ਰਾਏ ਸਾਰਾ ਕਹਿੰਦੇ ਵਸਤੂ ਦਾ ਕੰਮ ਹੈ ਨਾ ਵੱਡਾ, ਇਹ ਛੇਤੀ ਦੇ ਕੇ ਕਰ ਦੇਈਏ। ਸੁਣ ਕਰ ਮਨ ਸੁਖ ਤੇ ਸਨਮਾਨ, ਭਾਈ ਫਕੀਰ ਤੋਂ ਸੁਣ ਕਰਕੇ ਮਨ ਸੁਖ ਨੇ ਇਹਦਾ ਬੜਾ ਸਨਮਾਨ ਕੀਤਾ ਹੈ। ਨਿਕਟ ਬਿਠਾਇਓ ਬਚਨ ਬਖਾਨਾ, ਭਗੀਰਥ ਨੂੰ ਕੋਲ ਬਿਠਾ ਲਿਆ ਤੇ ਬਚਨ ਕਿਹਾ ਮਨਸੁਖ ਸ਼ਾਹੂਕਾਰ ਨੇ ਆਪ ਪਰਦੋਖ ਭੀ ਕਰ ਹੋ ਨਿਵੇਸ਼ਾ ਵੀ ਭਗੀਰਥ ਹੁਣ ਤਾਂ ਸ਼ਾਮ ਦਾ ਸਮਾਂ ਹੋ ਗਿਆ ਤੂੰ ਇੱਥੇ ਮੇਰੇ ਘਰੇ ਕਹਿੰਦੇ ਨਿਵਾਸ ਕਰ ਲੈ ਭੋਰ ਹੋਤਲੇ ਵਸਤ ਸਦੇਸ਼ਾ ਜਦੋਂ ਸਵੇਰ ਹੋ ਜਾਊਗੀ ਜਿੰਨੀਆਂ ਵਸਤੂਆਂ ਲਿਖੀਆਂ ਤੈਨੂੰ ਕਹਿੰਦੇ ਲੈ ਦਿਆਂਗਾ ਖਰੀਦ ਦਿਆਂਗਾ ਸੋ ਕਾਗਦ ਪੁਨ ਪਠਿਓ ਵਿਚਾਰੀ ਇਉਂ ਇਹ ਭਗੀਰਥ ਨੂੰ ਕਹਿ ਕੇ ਜਿਹੜਾ ਕਾਗਜ਼ ਲਿਖਿਆ ਉਹਨੂੰ ਪੜਿਆ ਵਿਚਾਰਿਆ ਹੈ ਅਵਰ ਵਸਤ ਸਭ ਹੋਏ ਤਿਆਰੀ ਉਸ ਤੋਂ ਬਾਅਦ ਕਹਿਣ ਲੱਗਾ ਲੈ ਵੀ ਭਗੀਰਥ ਹੋਰ ਵਸਤੂਆਂ ਤਾਂ ਸਾਰੀਆਂ ਤਿਆਰ ਹੋ ਜਾਣਗੀਆਂ ਕੱਲ ਨੂੰ ਬਿਲਮ ਲੱਗਾ ਕਰ ਵਾਵਤ ਚੂੜਾ ਪਰ ਜਿਹੜਾ ਚੂੜਾ ਲਿਖਿਆ ਹੈ ਨਾ ਵੀ ਇਹਦੇ ਵਿੱਚ ਜੜਾਊ ਜੜੇ ਹੋਏ ਹਾਥੀ ਦੇ ਦੰਦਾਂ ਦਾ ਹੋਵੇ ਇਹਨੂੰ ਤਿਆਰ ਕਰਨ ਲੱਗਿਆ ਦੇਰੀ ਲੱਗੂਗੀ ਜੋ ਲੀਓ ਚਾਹਤ ਹੈ ਰੂੜਾ ਤੂੰ ਕਹਿੰਦੇ ਬੜਾ ਵਧੀਆ ਸੁੰਦਰ ਚੂੜਾ ਲਿਆ ਚਾਹੁੰਦਾ ਇਹਨੂੰ ਬਣਾਉਂਦਿਆਂ ਹੋਇਆਂ ਦੇਰੀ ਲੱਗ ਜਾਊਗੀ ਤਬ ਹੈ ਭਗੀਰਥ ਬੋਲਿਓ ਬਾਨੀ ਉਸ ਵੇਲੇ ਸੁਣ ਕੇ ਭਾਈ ਭਗੀਰਥਿਓ ਬਚਨ ਬੋਲਿਆ ਏ ਸ਼ਾਹੂਕਾਰ ਸੁਣ ਹੋ ਸ਼ਾਹ ਵਿਪਰੀਤ ਕਹਾਣੀ ਸੁਣ ਲਾ ਮਨ ਸ਼ਾਹੂਕਾਰ ਇਹ ਤਾਂ ਤੇਰੀ ਗੱਲ ਦੀ ਉਲਟੀ ਪੁਲਟੀ ਹੈ ਦੂਜੀ ਨਿਸਾਰ ਹੋ ਜੇ ਨਗਰਾ ਇਹ ਵੀ ਤੇਰੇ ਲਾਹੌਰ ਸ਼ਹਿਰ ਦੇ ਵਿੱਚ ਮੈਂ ਦੂਜੀ ਰਾਤ ਰਹਿ ਗਿਆ ਬਾਦ ਜਨਮ ਜਾਵੇ ਮੁਝ ਸਗਰਾ ਮੇਰਾ ਤਾਂ ਜਿੰਨਾ ਮਨੁੱਖ ਜਨਮ ਧਾਰਿਆ ਐਵੇਂ ਨਿਸ਼ਫਲ ਜਾਊਗਾ ਕਹਿਓ ਸ਼ਾਹ ਕੋ ਜਾਂ ਕੋ ਕਾਰਨ ਉਸ ਵੇਲੇ ਮਨਸੁਖ ਸ਼ਾਹੂਕਾਰ ਨੇ ਕਿਹਾ ਵੀ ਇਹਦੇ ਵਿੱਚ ਕੀ ਭਲਾ ਕਾਰਨ ਹੈ ਉਰ ਸੰਸਾ ਭਾ ਕਰੋ ਨਿਵਾਰਨ ਸੁਣ ਕੇ ਮੇਰੇ ਮਨ ਵਿੱਚ ਸੰਸਾ ਹੋਇਆ ਤੂੰ ਵੀ ਨਿਵਿਰਤ ਕਰ ਜੋ ਮਾਨਵ ਭੇਜਿਓ ਨਿਰਪਤਾਦੂ ਕਿਉਂਕਿ ਜਿਹੜਾ ਕਿਸੇ ਰਾਜੇ ਆਦਿਕ ਨੇ ਕੋਈ ਮਨੁੱਖ ਵਸੂਆਂ ਲੈਣ ਵਾਸਤੇ ਭੇਜਿਆ ਹੋਵੇ ਉਚਰਾ ਯੌਨ ਜਨਮ ਹੋਏ ਬਾਦੂ ਕਿਉਂ ਤਾਂ ਨੀ ਉਹ ਆ ਕੇ ਕਹਿੰਦਾ ਹੁੰਦਾ ਵੀ ਜੇ ਮੈਂ ਦੂਜੀ ਰਾਤ ਰਹਿ ਗਿਆ ਮੇਰਾ ਮਨੁੱਖ ਜਨਮ ਵਿਅਰਥ ਜਾਊਗਾ ਸੁਣ ਹੋ ਸ਼ਾਹ ਮਮ ਸਤਿਗੁਰ ਪੂਰਾ ਕਹਿਣ ਲੱਗਿਆ ਬਈ ਸੁਣ ਮਨਸੁਖ ਸ਼ਾਹ ਰਾਜੇ ਨੇ ਨੀ ਭੇਜਿਆ ਮੇਰਾ ਜਿਹੜਾ ਸਤਿਗੁਰੂ ਉਹ ਪੂਰਾ ਹੈ ਚਾਂ ਕੋ ਬਚਨ ਹੋਤ ਨਹਿ ਊਰਾ ਉਹਨਾਂ ਦਾ ਜਿਹੜਾ ਬਚਨ ਕਿਹਾ ਉਹ ਖਾਲੀ ਨਹੀਂ ਹੁੰਦਾ ਹੈ ਤਿਨਕੀ ਆਇਸ ਜਾਨਾ ਹੋ ਐਸੇ ਉਹ ਜਿਹੜੇ ਮੇਰੇ ਪੂਰੇ ਸਤਿਗੁਰੂ ਉਹਨਾਂ ਦੀ ਆਗਿਆ ਹੀ ਐਸੇ ਹੈ ਜਾਣ ਲੈ ਦੂਜੀ ਨਿਸਪੁਰ ਰਹੋ ਨ ਜੈਸੇ ਇਸ ਕਰਕੇ ਵੇ ਮੈਂ ਦੂਜੀ ਰਾਤ ਲਾਹੌਰ ਸ਼ਹਿਰ ਵਿੱਚ ਬਿਲਕੁਲ ਨਹੀਂ ਰਹਿਣਾ ਉਹਨਾਂ ਨੇ ਕਿਹਾ ਇੱਕ ਰਹਿਣਾ ਰਾਤ ਦੂਜੀ ਨਹੀਂ ਰਹਿਣਾ ਸੁਨਕਾਰ ਮਨਸੁਖ ਬਚਨ ਬਖਾਨਾ ਜਾਂ ਭਗੀਰਤਾ ਸੁਣ ਕੇ ਮਨਸੁਖ ਨੇ ਕਹਿੰਦੇ ਉਹ ਕਿਹਾ ਇਸਨੂੰ ਅੱਗਿਓ ਕਲੀ ਕਾਲ ਅਤਿਸ਼ੈ ਬਲਵਾਨਾ ਭਾਈ ਭਗੀਰਤ ਜਿਹੜਾ ਕਲਯੁਗ ਦਾ ਸਮਾਂ ਬੜਾ ਬਲਵਾਨ ਹੈ ਇਸ ਮਹਿ ਐਸੋ ਕੋਇ ਨ ਪੂਰਾ ਇਸ ਕਲਯੁਗ ਦੇ ਹਿੱਸੇ ਵਿੱਚ ਐਸਾ ਤਾਂ ਕੋਈ ਪੂਰਾ ਸੂਰਾ ਹੈ ਨਹੀਂ ਤੂੰ ਭਾਖਤ ਜੈਸੋ ਜਸ ਰੂਰਾ ਇਸ ਤਰ੍ਹਾਂ ਪੂਰੇ ਸਤਿਗੁਰੂ ਦਾ ਬੜਾ ਸੁੰਦਰ ਜਸ ਕਹਿ ਰਿਹਾ ਵੀ ਮੇਰਾ ਪੂਰਾ ਸਤਿਗੁਰੂ ਬੜਾ ਮਹਾਨ ਹੈ ਭੋਸ ਮਤੇ ਨਹਿ ਕੀਜੈ ਸੰਸਾਰ ਹੇ ਭਗੀਰਤ ਬੋਲਿਆ ਹੇ ਸ੍ਰੇਸ਼ਟ ਮਤ ਵਾਲੇ ਮਨਸਿਕ ਕੋਈ ਸੰਸਾ ਨਾ ਕਰ ਜਿਸ ਕੀ ਮੈਂ ਭਾਖਤ ਸੋ ਪ੍ਰਸ਼ੰਸਾ ਇਸ ਗੁਰੂ ਨਾਨਕ ਸਾਹਿਬ ਪੂਰੇ ਸਤਿਗੁਰੂ ਦੀ ਮੈਂ ਮਹਿਮਾ ਬੜਿਆਈ ਕਹਿੰਦਾ ਹਾਂ ਤਿਸ ਮਹਿ ਧਰਹੋਜ ਸ਼ਰਧਾ ਪੂਰੀ ਮਨਸੁਖ ਸ਼ਾਹੂਕਾਰ ਜੇ ਮੇਰੇ ਪੂਰੇ ਸਤਿਗੁਰੂ ਤੂੰ ਪੂਰੀ ਸ਼ਰਧਾ ਧਾਰੇ ਜਗਤ ਕੁਬੰਧਨ ਹਰ ਦੂਰੀ ਉਹ ਤਾਂ ਸੰਸਾਰ ਦੇ ਜਿਹੜੇ ਮਾੜੇ ਖੋਟੇ ਬੰਧਨ ਤੇਰੇ ਵੀ ਦੂਰ ਕਰਕੇ ਨਾਸ ਕਰ ਦੇਣ ਕਲੀ ਕਾਲ ਤਾਰਨ ਕਰ ਤਾਰਾ ਤਾਂ ਕਲਯੁਗ ਦੇ ਸਮੇਂ ਵਿੱਚ ਕਹਿੰਦੇ ਲੋਕਾਂ ਪੁਰਸ਼ਾਂ ਨੂੰ ਤਾਰਨ ਵਾਸਤੇ ਪਰਮੇਸ਼ਰ ਦਾ ਅਵਤਾਰ ਹੋਏ ਆ ਗੁਰੂ ਨਾਨਕ ਨਿਜ ਸਰੂਪ ਕੀਨੋ ਅਵਤਾਰਾ ਪਰਮੇਸ਼ਰ ਨੇ ਆਪਣਾ ਜਿਹੜਾ ਗੁਰੂ ਨਾਨਕ ਦਾ ਸਰੂਪ ਦਾ ਅਵਤਾਰ ਧਾਰਨ ਕੀਤਾ ਹੋਇਆ ਜਿਹ ਕੇ ਜਾਗਹਿ ਭਾਗ ਮਹਾਨਾ ਮਨਸੁਖ ਸ਼ਾਹੂਕਾਰ ਜਿਸ ਦੇ ਸੰਸਾਰ ਵਿੱਚ ਚੰਗੇ ਭਾਗ ਜਾਗਦੇ ਹੈ ਸੋ ਮਹਿਮਾ ਜਾਣਹਿ ਮਤਵਾਨਾ ਉਹ ਜਿਹੜਾ ਕਹਿੰਦੇ ਅਕਲ ਵਾਲਾ ਪੁਰਸ਼ ਹੈ ਗੁਰੂ ਨਾਨਕ ਦੀ ਮਹਿਮਾ ਜਾਣਦਾ ਹੈ ਲੋਕਿਕ ਰੀਤ ਕਰਹਿ ਨਿਰਬਾਹੂ ਉਂਝ ਗੁਰੂ ਨਾਨਕ ਸਾਹਿਬ ਜੀ ਜਿਵੇਂ ਲੋਕਾਂ ਦੀ ਰੀਤੀ ਹੁੰਦੀ ਉਹੋ ਜਿਹਾ ਨਿਭਾਉਂਦੇ ਹੈ ਬੁੱਧੀਖਾਨੇ ਦਾ ਕੰਮ ਜਾ ਕਰ ਰਹੇ ਹੋ ਸੁਲਤਾਨਪੁਰ ਹਿਰਦੇ ਗਿਆਨ ਘਨ ਅਗਮ ਅਥਾਹੂ ਉਂਝ ਗੁਰੂ ਨਾਨਕ ਦੇ ਹਿਰਦੇ ਵਿੱਚ ਅਗਮ ਅਥਾਹ ਦਾ ਇੱਕ ਰਸ ਗਿਆਨ ਹੈ ਸਰਬ ਘਟਨ ਕੋ ਅੰਤਰ ਜਾਮੀ ਮੇਰੇ ਗੁਰੂ ਨਾਨਕ ਸਾਹਿਬ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਅੰਤਰਜਾਮੀ ਨਯੰਤਾ 14 ਲੋਕਨ ਸਵਾਮੀ, 14 ਲੋਕਾਂ ਦੇ ਸਵਾਮੀ ਹੈ ਤੇ 14 ਲੋਕਾਂ ਦੇ ਪ੍ਰੇਰਕ ਹਨ। ਸੰਤ ਮਿਲਨ ਕੀ ਜਿਹੇ ਅਭਿਲਾਖਾ, ਜਿਸ ਮਨਸਕ ਸ਼ਾਹੂਕਾਰ ਨੂੰ ਪੂਰੇ ਸੰਤ ਸਾਧੂ ਦੀ ਮਿਲਣ ਦੀ ਚਾਹਨਾ ਸੀ। ਅਸ ਮਨਸੁਖ ਬਹਰੋ ਬਚ ਭਾਖਾ, ਭਾਈ ਬਗੀਰ ਤੋਂ ਸੁਣ ਕੇ ਫਿਰ ਮਨਸਕ ਸ਼ਾਹੂਕਾਰ ਨੇ ਬਚਨ ਕਿਹਾ, ਜੇ ਮੁਝ ਦੇ ਕੱਚ ਕਲਾ ਦਿਖਾਈ, ਨਵੇਂ ਫਕੀਰ ਤਾਂ ਮੈਂ ਪੂਰਾ ਸਤਿਗੁਰੂ ਮੰਨੂਗਾ, ਜੇ ਮੈਨੂੰ ਕੋਈ ਤਾਕਤ ਦਿਖਾ ਦੇਣ ਗੁਰੂ ਨਾਨਕ ਸਾਹਿਬ, ਤਬ ਹੋਵੋ ਮੈਂ ਸਿੱਖ ਹਿਤ ਲਾਈ, ਫਿਰ ਤਾਂ ਪ੍ਰੇਮ ਲਾ ਕੇ ਮੈਂ ਵੀ ਉਹਨਾਂ ਦਾ ਸਿੱਖ ਹੋ ਜਾਵਾਂਗਾ, ਸਿੱਖ ਸੱਜ ਜਾਵਾਂਗਾ। ਦੰਭੀ ਸਾਧ ਮਿਲੇ ਬਹੁ ਤੇਰੇ, ਉਹਦੇ ਫਕੀਰ ਤਾਂ ਮੈਂ ਸੱਚ ਕਹਿ ਰਿਹਾ, ਮੇਰੇ ਕੋਲ ਇੱਥੇ ਤੇਰੇ ਬਖੰਡੀ ਸਾਧ ਆ ਕੇ ਮਿਲੇ, ਸ਼ਾਂਤ ਨ ਪ੍ਰਾਪਤ ਭੀ ਕਿਹੇਰੇ, ਕਿਸੇ ਸੰਤ ਨੂੰ ਦੇਖ ਕੇ ਮੈਨੂੰ ਤਾਂ ਮਨ ਵਿੱਚ ਸ਼ਾਂਤੀ ਪ੍ਰਾਪਤ ਨਹੀਂ ਹੋਈ, ਜਾਂ ਤੇ ਮੁਝੇ ਨਾ ਉਪਜਤ ਪ੍ਰੀਤਾ, ਇਸ ਕਰਕੇ ਤੇਰੇ ਕਹਿਣੇ ਕਰਕੇ ਮੇਰੇ ਮਨ ਵਿੱਚ ਯਕੀਨ ਨਹੀਂ ਪੈਦਾ ਹੁੰਦਾ, ਬਿਨ ਅਜਮਤ ਨਹਿ ਹੋਤ ਪ੍ਰਤੀਤਾ, ਜਿੰਨਾ ਚਿਰ ਤੇਰੇ ਪੂਰੇ ਸਤਿਗੁਰੂ ਦੀ ਤਾਕਤ ਨਹੀਂ ਦੇਖ ਲੈਂਦਾ, ਉਹਨਾਂ ਚਿਰ ਕਹਿੰਦੇ ਪ੍ਰਤੀਤ ਨਹੀਂ ਹੁੰਦੀ। ਕਹਿਤ ਭਗੀਰਥ ਸ਼ਾਹ ਸੁਨੀਜੈ, ਉਸ ਵੇਲੇ ਭਗੀਰਥ ਕਹਿਣ ਲੱਗਾ, ਮਨ ਸ਼ਾਹੂਕਾਰ ਸੁਣ ਲੈ, ਹਿਰਦੈ ਕੁਤਰਕਨ ਦੂਰ ਕਰੀਜੈ, ਹਿਰਦੇ ਜਿਹੜੀਆਂ ਤੂੰ ਕੁਤਰਕਾਂ ਜੀਆਂ ਉਠਾਉਣਾ ਹਜਤਾਂ ਜੀਆਂ ਕਰਦੇ ਨੂੰ ਦੂਰ ਕਰ ਦੇ, ਕੱਢ ਦੇ, ਸ਼ਰਧਾ ਧਾਰ ਦੇਖੀਏ ਦਰਸ਼ਨ, ਸ਼ਰਧਾ ਧਾਰ ਕੇ ਮੇਰੇ ਪੂਰੇ ਸਤਿਗੁਰੂ ਦੇ ਦਰਸ਼ਨ ਕਰ ਲਈਏ, ਬਿਨਾਂ ਸਹਿਤ ਕੀਜੈ ਪੱਗ ਪਰਸਨ, ਬੇਨਤੀ ਦੇ ਸਮੇਤ ਉਹਨਾਂ ਦੇ ਚਰਨਾਂ ਨੂੰ ਜਾ ਕੇ ਛੋਣਾ ਕਰੀਏ, ਬਚਨ ਸੁਨਤ ਪ੍ਰਾਪਤ ਹੋਇ ਸ਼ਾਂਤਾ, ਵੀ ਉਹਨਾਂ ਦੇ ਬਚਨ ਸੁਣਦਿਆਂ ਸਾਰ ਤੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏ, ਨਿਜ ਸਰੂਪ ਕੀ ਪਾਵੇ ਹੈ ਗਿਆਤਾ, ਆਪਣਾ ਜਿਹੜਾ ਸਵੈ ਸਰੂਪ ਹੈ ਉਹਦੀ ਤੂੰ ਸਮਝ ਪਾ ਲਵੇਗਾ, ਜੇਕਰ ਭਲਾ ਚਹਿਤ ਤੁਮ ਦੇਖਾ, ਇਹ ਵੀ ਮਨਸ਼ਕ ਸ਼ਾਹੂਕਾਰ ਜੇ ਤੂੰ ਭਲਾ ਉਹਨਾਂ ਦੀ ਚੰਗੀ ਤਰ੍ਹਾਂ ਸ਼ਕਤੀ ਨੂੰ ਦੇਖਿਆ ਚਾਹੁੰਦਾ, ਇਹ ਕੁਛ ਬਾਤ ਨਾ ਤਾਹਾ ਵਿਸੇਖਾ, ਇਹ ਜਿਹੜੀ ਕੋਈ ਕਲਾ ਦੀ ਗੱਲ ਹੈ ਨਾ ਉੱਥੇ ਕੋਈ ਬਹੁਤੀ ਵੱਡੀ ਨਹੀਂ ਹੈ ਵੀ ਉਹ ਕਲਾ ਨਾ ਦਿਖਾ ਸਕਣ, ਉਦਦ ਨਿਕਟ ਜੇ ਜਲਕਨ ਸੋ ਜੋਈ, ਸਮੁੰਦਰ ਦੇ ਕੋਲ ਜਾ ਕੇ ਜਿਹੜੇ ਪਾਣੀ ਦੇ ਕੋਈ ਕਿਣਕੇ ਹੈ, ਜਾਚੇ ਤਾਹਨ ਘਾਟੋ ਕੋਈ, ਸਮੁੰਦਰ ਦੇ ਕੋਲ ਜਾ ਕੇ ਕੋਈ ਪਾਣੀ ਦੇ ਦੋ ਚਾਰ ਕਿਣਕੇ ਮੰਗੇ ਤੇ ਉੱਥੇ ਕਹਿੰਦੇ ਕੋਈ ਪਾਣੀ ਦੇ ਕਿਣਕਿਆਂ ਦੀ ਘਾਟ ਹੁੰਦੀ ਹੈ, ਸਮੁੰਦਰ ਤਾਂ ਪਾਣੀ ਨਾਲ ਭਰਿਆ ਹੁੰਦਾ, ਉਹਦੇ ਲਈ ਦੋ ਚਾਰ ਕਿਣਕੇ ਪਾਣੀ ਦੇ ਦੇਣੇ ਕੀ ਔਖੇ ਹੈ, ਦ੍ਰਿੜ ਨਿਸ਼ਚਾ ਕਰ ਚੱਲ ਮੁਝ ਸੰਗਾ, ਭਗੀਰ ਕਹਿਣ ਲੱਗਿਆ ਵੀ ਪੱਕਾ ਭਰੋਸਾ ਕਰਕੇ ਮੇਰੇ ਨਾਲ ਹੀ ਚੱਲ ਪੈ, ਪੂਰਾ ਹੈ ਸਤਿਗੁਰ ਤੋਰ ਉਮੰਗਾ, ਤੇਰੀ ਜਿਹੜੀ ਹਿਰਦੇ ਦੀ ਇੱਛਾ ਹੈ ਨਾ ਉਹ ਮਹਾਰਾਜ ਕਹਿੰਦੇ ਪੂਰੀ ਕਰ ਦੇਣਗੇ, ਮਨ ਸੁਖ ਸੁਣ ਕਰ ਸੁਣਨ ਬੈਨਾ, ਭਗੀਰ ਦੇ ਮਨ ਸੁਖ ਸ਼ਾਹੂਕਾਰ ਨੇ ਕੰਨਾਂ ਵਿੱਚ ਬਚਨ ਸੁਣ ਕੇ, ਚੱਲਣ ਚਾਹੇ ਪੀ ਢਿੱਗ ਗੁਰ ਐਨਾ, ਜੋ ਗੁਣਾਂ ਦੇ ਘਰ ਸਤਿਗੁਰੂ ਉਹਨਾਂ ਦੇ ਕੋਲ ਜਾਣ ਦੀ ਕਹਿੰਦੇ ਇਹਦੇ ਚੱਲਣ ਦੀ ਚਾਹ ਨਾ ਉੱਠ ਖੜੁੱਤੀ ਵੀ ਮੈਂ ਨਾਲ ਹੀ ਚੱਲਾਂ ਦਰਸ਼ਨ ਕਰਾਂ ਸਤਿਗੁਰਾਂ ਦੇ, ਕਰ ਸੰਭਾਖਣ ਆਪਸ ਮਾਹੀ, ਇਸ ਤਰ੍ਹਾਂ ਕਹਿੰਦੇ ਆਪੋ ਵਿੱਚ ਹੀ ਬਚਨ ਬਿਲਾਸ ਕਰਕੇ ਕਹਿ ਸੁਣ ਕੇ, ਅਸਨ ਅਚਿਓ ਕੀ ਸੈਨ ਤਹਾਹੀ, ਫਿਰ ਰਾਤ ਨੂੰ ਭੋਜਨ ਛਕਿਆ ਉੱਥੇ ਕਹਿੰਦੇ ਬਰਾਜ ਗਏ ਆ ਦੋਵੇਂ, ਭੋਰ ਹੋਤ ਉੱਠ ਕੀਨ ਸ਼ਨਾਨਾ, ਫਿਰ ਹੁੰਦਿਆਂ ਸਾਰ ਮਹਿਸ਼ਾ ਫਕੀਰਤ ਨੇ ਇਸ਼ਨਾਨ ਕਰ ਲਿਆ, ਸਨਮੁਖ ਮਨਸੁਖ ਸ਼ਾਹੂਕਾਰ ਨੇ ਵੀ, ਸੌਜ ਬਨਜ ਲੀਨੀ ਬਿਦ ਨਾਨਾ, ਜਿਹੜੀ ਕਹਿੰਦੇ ਸਮੱਗਰੀ ਸੀ ਵਪਾਰ ਵਾਲੀ ਖਰੀਦਣ ਵਾਲੀ ਉਹਨਾਂ ਤਰ੍ਹਾਂ ਦੀ ਕਹਿੰਦੇ ਲੈ ਲਈ, ਮਨਸੁਖ ਕਹਿ ਭਗੀਰਥ ਸੰਗਾ, ਜਿਹੜਾ ਮਨਸੁਖ ਹੈ ਭਗੀਰਥ ਦੇ ਸਾਥ ਕਹਿਣ ਲੱਗਿਆ ਹੈ, ਇੱਕ ਚੂੜਾ ਮਮ ਸਦਨ ਸੋ ਰੰਗਾ, ਵੀ ਭਾਈ ਭਗੀਰਥ ਇੱਕ ਮੇਰੇ ਘਰ ਦੇ ਵਿੱਚ ਚੂੜਾ ਹੈ ਬੜਾ ਚੰਗੇ ਰੰਗ ਵਾਲਾ, ਭਾਵ ਦੰਦ ਦੰਦਾਂ ਦਾ ਬਣਿਆ, ਉਹਦੇ ਵਿੱਚ ਜੜਾਵੂ ਜੜੇ ਹੋਏ ਆ ਸੋਹਣੇ। ਤਾਂ ਕੋ ਬੇਚਨ ਕਰੋਂ ਕਦਾਏ ਨਾ, ਇਹੋ ਜਿਹਾ ਜਿਹੜਾ ਚੂੜਾ ਬੜਾ ਵਧੀਆ ਸੁੰਦਰ ਬਣਿਆ, ਉਹਨੂੰ ਮੈਂ ਵੇਚਣਾ ਤਾਂ ਕਦੇ ਹੈ ਨਹੀਂ ਹੈ। ਸੋ ਮੈਂ ਦੇਵਾਂ ਤਿਨਹੈ ਉਪਾਏ ਨਾ, ਵੀ ਤੇਰੇ ਪੂਰੇ ਸਤਿਗੁਰੂ ਦੀ ਮੈਂ ਕਲਾ ਦੇ ਕੀ, ਫਿਰ ਉਹ ਚੂੜਾ ਮੈਂ ਭੇਟਾ ਵਜੋਂ ਉਹਨਾਂ ਨੂੰ ਹੀ ਦੇ ਦਿਆਂਗਾ। ਅਪਰ ਖਰੀਦਣ ਜੇ ਮਤ ਤੇਰੀ, ਬਾਕੀ ਵੀ ਇਹ ਤਾਂ ਬਗੈਰ ਕੋਈ ਹੋਰ ਚੂੜਾ ਖਰੀਦਣ ਦੀ ਤੇਰੀ ਮਤ ਹੈਗੀ ਹੈ, ਮਤਾ ਸਲਾਹ ਹੈਗੀ ਹੈ। ਦੂਜੀ ਨਿਸ਼ਾ ਬਸਨ ਹੋਇਆ ਦੇਰੀ, ਫਿਰ ਤਾਂ ਵੀ ਦੂਜੀ ਰਾਤ ਕੱਟਣੀ ਪਊਗੀ, ਉਹ ਦੇਰੀ ਲੱਗ ਜਾਊ। ਸੁਣਤ ਭਗੀਰਥ ਭਾਖੀ ਬਾਨੀ, ਮਨਸਖ ਸ਼ਾਹੂਕਾਰ ਤਾਂ ਸੁਣ ਕੇ ਭਗੀਰਥ ਨੇ ਬਚਨ ਬਾਣੀ ਕਿਹਾ। ਤਸ ਕਰੀਏ ਜਸ ਬਿਦ ਮਨ ਠਾਨੀ, ਤੂੰ ਮੇਰੇ ਤੂੰ ਆਪਣੇ ਮਨ ਵਿੱਚ ਧਾਰੀ, ਉਸੇ ਤਰ੍ਹਾਂ ਕਰ ਲਾ ਵੀ ਭੇਟਾ ਹੀ ਕਰਦੀ। ਫਿਰ ਵਿਆਹ ਸੌਜ ਲੈ ਕਰ ਸਭ ਰੀਰੀ, ਹਾਂ ਇਸ ਤਰ੍ਹਾਂ ਕਹਿੰਦੇ ਵਿਆਹ ਦੀ ਸਮੱਗਰੀ ਸਾਰੀ ਸੋਹਣੀ ਲੈ ਕੇ, ਮਗ ਗਮਨੇ ਯੁਗ ਜਿਨ ਮਤ ਭੂਰੀ, ਦੋਵੇਂ ਭਾਈ ਮਰਦਾਨਾ ਤੇ ਮਰਦੇ ਫਕੀਰ ਚੱਲੇ ਆ, ਜਿਨ੍ਹਾਂ ਦੀ ਕਹਿੰਦੇ ਬੜੀ ਸੁੰਦਰ ਮਤ ਹੈ। ਮਨਸੁਖ ਕਹਿ ਲੇ ਮੁਝ ਨਾਮਾ, ਉਸ ਵੇਲੇ ਮਨਸੁਖ ਕਹਿਣ ਲੱਗਾ ਵੀ ਤਾਂ ਮੰਨਾਂਗਾ ਪੂਰੇ ਸਤਿਗੁਰੂ ਜੇ ਮੇਰਾ ਨਾਂ ਲੈ ਕੇ। ਕਰ ਹੈ ਅਵਾਹਨ ਜੇ ਸੁਖ ਧਾਮ, ਜਿਹੜੇ ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਨਾ ਮੇਰਾ ਨਾਂ ਲੈ ਕੇ ਮੈਨੂੰ ਸੱਦਣ ਬੁਲਾਉਣ, ਫਿਰ ਮੈਂ ਮੰਨੂ ਵੀ ਇਹ ਪੂਰੇ ਹੈ। ਦ੍ਰਿੜ ਪ੍ਰਤੀਤ ਤਬ ਉਰਮਹਿ ਜਾਗੈ, ਫਿਰ ਤਾਂ ਵੀ ਭਗੀਰਥ ਮੇਰੇ ਹਿਰਦੇ ਵਿੱਚ ਪੱਕਾ ਭਰੋਸਾ ਜਾਗੇਗਾ ਵੀ ਇਹ ਪੂਰੇ ਹੀ ਸਤਿਗੁਰੂ ਹੈ। ਸਤ ਜਾਣੋ ਮੈਂ ਇਹ ਦੁੱਖ ਦਾਗੈ, ਫਿਰ ਮੈਂ ਸਤ ਕਰਕੇ ਜਾਣ ਲਾਂਗਾ ਵੀ ਇਹ ਪੂਰੇ ਸਤਿਗੁਰੂ ਮੇਰੇ ਦੁੱਖ ਦਗਦ ਕਰ ਦੇਣਗੇ, ਸਾੜ ਦੇਣਗੇ। ਅਸਬਿਦ ਉਚਰਤ ਆਪਸ ਮਾਹੀ, ਉਹ ਆਪੋ ਵਿੱਚ ਹੀ ਕਹਿੰਦੇ ਕਹਿ ਸੁਣ ਰਹੇ। ਤਜ ਮਾਰਗ ਪਹੁੰਚੇ ਪੁਰ ਪਾਹੀ, ਵੀਰੀ ਰਸਤਾ ਤਿਆਗ ਕੇ ਸੁਲਤਾਨਪੁਰ ਆ ਪਹੁੰਚੇ। ਜਹ ਆਪਨ ਪਰ ਦੀਨ ਦਿਆਲਾ, ਜਿੱਥੇ ਹੱਟ ਸਾਹਿਬ ਦੇ ਉੱਪਰ ਦੀਨਾ ਤੇ ਗਿਆਲਤਾ ਕਰਨ ਵਾਲੇ ਹਨ, ਤਹ ਆਏ ਚੱਲ ਕਰ ਤਤਕਾਲਾ, ਉੱਥੇ ਚਲਦੇ ਹੋਏ ਤਿੰਨੇ ਜਾਣੇ ਬੜੀ ਛੇਤੀ ਆ ਪਹੁੰਚੇ। ਅਵਲੋਕਤ ਭੇ ਉਤਪਲ ਲੋਚਨ, ਉਸ ਵੇਲੇ ਕਵਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਨੇ ਦੇਖਿਆ ਇਹਨਾਂ ਨੂੰ ਆਉਂਦਿਆਂ। ਵਚਨ ਉਚਾਰੇ ਭ੍ਰਮ ਹੈ ਬਿਲੋਚਨ ਵਿਮੋਚਨ, ਭਰਮ ਨੂੰ ਕੱਟਣ ਵਾਲੇ ਸਤਿਗੁਰਾਂ ਨੇ ਆਉ ਵਚਨ ਕਹੇ ਮੁਕਤ। ਆਓ ਭਗੀਰਥ ਪਰ ਉਪਕਾਰੀ, ਕਹਿੰਦੇ ਵੀ ਐ ਪਰਉਪਕਾਰੀ ਭਾਈ ਭਗੀਰਥ ਆ ਜਾ। ਮਨ ਮਲ ਆਗਰ ਰੀਤ ਵਿਚਾਰੀ, ਤੇਰੇ ਮਨ ਦੀ ਜਿਹੜੀ ਰੀਤੀ ਹੈ ਨਾ ਕਹਿੰਦੇ ਬਾਵਨ ਚੰਦਨ ਦੀ ਵਾਂਗੂ ਵਿਚਾਰੀ ਦੀ ਹੈ, ਜਿਵੇਂ ਬਾਵਨ ਚੰਦਨ ਦੇ ਨਾਲ ਜਿਹੜਾ ਕੋਈ ਸੋਝ ਹੈ ਉਹ ਚੰਦਨ ਨਿਕਟ ਸਭ ਚੰਦਨ ਹੋਈ ਆ, ਇਸ ਤਰ੍ਹਾਂ ਦੀ ਰੀਤੀ ਤੇਰੇ ਮਨ ਦੀ ਵਿਚਾਰੀ ਜਾਂਦੀ ਹੈ। ਬਾਵਨ ਚੰਦਨ ਵਰਗਾ ਹੈ ਤੂੰ, ਇਹ ਆਪਣੇ ਵਰਗੇ ਕਿ ਤੂੰ ਕਰ ਲੈਣਾ ਹੈ। ਪੂਰਬ ਥੋ ਮਨ ਸੁਖ ਇਹ ਸਾਚਾ, ਕਹਿੰਦੇ ਭਾਈ ਭਗੀਰਥ ਪਹਿਲਾਂ ਜਿਹੜਾ ਮਨ ਸੁਖ ਸ਼ਾਹੂਕਾਰ ਹੈ ਨਾ, ਇਹ ਤਾਂ ਐਵੇਂ ਕੱਚਾ ਨਾਂ ਹੀ ਸੀ, ਇਹਦਾ ਐਵੇਂ ਪੂਰਾ ਸਹੀ ਨਾਮ ਨਹੀਂ, ਇਹਨੂੰ ਮੰਨਦੇ ਇਹਦੇ ਮਨ ਨੂੰ ਕੋਈ ਸੁੱਖ ਸੁਖਤਾ ਹੈ ਨਹੀਂ ਸੀ। ਯੋ ਨਾਮ ਚਾਹਿਤ ਅਬ ਸਾਚਾ, ਬਈ ਇਹ ਤੇਰੇ ਰਾਹੀਂ ਇੱਥੇ ਆ ਕੇ ਆਪਣਾ ਜਿਹੜਾ ਨਾਮ ਹੈ ਸੱਚਾ ਸਫਲਾ ਕਰਿਆ ਚਾਹੁੰਦਾ, ਮਨ ਨੂੰ ਸੁਖੀ ਕਰਿਆ ਚਾਹੁੰਦਾ। ਜਾਂ ਤੇ ਆਨਿਓ ਆਪਣੇ ਸੰਗਾ, ਇਸੇ ਕਰਕੇ ਭਾਈ ਫਕੀਰ ਤੂੰ ਪਰਉਪਕਾਰੀ ਹੈ, ਇਹਦਾ ਨਾਂ ਸੱਚਾ ਕਰਨ ਵਾਲੇ ਮਨ ਕਰਕੇ ਇਹਨੂੰ ਸੁਖ ਕਰਨ ਵਾਸਤੇ ਤੂੰ ਆਪਣੇ ਨਾਲ ਲਿਆਂਦਾ ਹੈ। ਧੰਨ ਸੰਤ ਮਤ ਕੀਟੀ ਭ੍ਰਿੰਗਾ, ਮਹਾਰਾਜ ਕਹਿੰਦੇ ਵੀ ਜਿਹੜੇ ਸੰਤ ਹੁੰਦੇ ਉਹ ਧੰਨ ਹੁੰਦੇ, ਉਹਨਾਂ ਦੀ ਜਿਹੜੀ ਮਤ ਹੁੰਦੀ ਹੈ ਕੀੜੀ ਤੇ ਭ੍ਰਿੰਗ ਭ੍ਰਿੰਗੀ ਵਾਲੀ ਹੁੰਦੀ, ਜਿਵੇਂ ਕਰਕੇਣ ਉਹ ਕੀੜੀ ਨੂੰ ਲੈ ਕੇ ਤੇ ਫਿਰ ਆਪਣੇ ਵਰਗਾ ਬਣਾ ਲੈਂਦੀ ਹੈ, ਇਸ ਤਰ੍ਹਾਂ ਵੀ ਜਿਹੜੇ ਸੰਤ ਹੈ ਉਹ ਆਪਣੇ ਨਾਲ ਮਿਲਾ ਕੇ ਆਪਣੇ ਵਰਗੇ ਹੀ ਬਣਾ ਲੈਂਦੇ ਹੁੰਦੇ। ਸੁਣ ਬਚ ਧਾਏ ਚਰਨ ਲਪਟਾਏ, ਕਿਉਂ ਜਦੋਂ ਨਾਮ ਸੁਣਿਆ ਮਨ ਸੁਖ ਸ਼ਾਹੂਕਾਰ ਨੇ, ਉਸ ਵੇਲੇ ਦੌੜ ਕੇ ਮਹਾਰਾਜ ਦੇ ਚਰਨੀ ਆ ਲੱਗਿਆ। ਮਨ ਹੋ ਮਿਲਿਓ ਜਲ ਅਧਿਕ ਤਸਾਏ, ਜਿਵੇਂ ਕੋਈ ਬਹੁਤਾ ਧਿਆਇਆ ਹੋਵੇ ਉਹਨੂੰ ਠੰਡਾ ਪਾਣੀ ਮਿਲ ਜੇ, ਇਸ ਤਰ੍ਹਾਂ ਮਨ ਸੁਖ ਸ਼ਾਹੂਕਾਰ ਨੂੰ ਸਤਿਗੁਰੂ ਮਿਲੇ ਹਨ ਧਿਆਏ। ਵਿਆਹ ਸੌਜ ਧਰ ਦੀਨ ਅਗਾਰੀ, ਇਹਦਰ ਜਿਹੜੀ ਵਿਆਹ ਦੀ ਸਮੱਗਰੀ ਜੀ ਸੀ ਉਹ ਸਤਿਗੁਰਾਂ ਅੱਗੇ ਲਿਆ ਰੱਖੀ। ਬਹੁਰ ਭਗੀਰਥ ਗਿਰਾ ਉਚਾਰੀ, ਉਦੋਂ ਬਾਅਦ ਭਾਈ ਭਗੀਰ ਜੇ ਸਤਿਗੁਰਾਂ ਨੂੰ ਬਚਨ ਕਿਹਾ ਔਰ ਸਰਬ ਰਾਵਰ ਕੋ ਗਿਆਤਾ, ਮਰਾ ਹੋਰ ਤਾਂ ਸਾਰੀ ਆਪ ਨੂੰ ਸਮਝ ਹੈ। ਕਹਿਣ ਬਣੈ ਨਹ ਮਮ ਸੁਖ ਦਾਤਾ, ਇਹ ਸੁਖਾਂ ਦੇ ਦਾਤੇ ਮੇਰਾ ਕੁਝ ਕਹਿਣਾ ਨਹੀਂ ਬਣਦਾ, ਭਾਵ ਜਿਹੜਾ ਚੂੜਾ ਚੂੜਾ ਜਾ ਉਹਦੇ ਸੰਬੰਧ ਵਿੱਚ ਕਹਿਣਾ ਨਹੀਂ ਬਣਦਾ। ਉਹ ਤੁਹਾਨੂੰ ਸਮਝੀਏ ਵੀ ਇਹੀ ਲੈ ਕੇ ਆਏ ਨੇ, ਭੇਟਾ ਦੇਣੀ ਹੈ ਤੁਸੀਂ ਮਰਦਾਨੇ ਨੂੰ ਦੇ ਦੇਣਾ। ਨਾਮ ਪਤਤ ਪਾਵਨ ਸੁਣ ਸਰੋਨੇ, ਹਾਂ ਮਹਾਰਾਜ ਤੁਹਾਡਾ ਨਾਂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਸੁਣਿਆ ਜਾਂਦਾ ਹਰ ਪਾਸੇ। ਯਹ ਆਵਾ ਤੁਮਰੋ ਸਿੱਖ ਹੋਨੇ, ਜਿਹੜਾ ਮਨ ਸੁਖ ਸ਼ਾਹੂ ਕਰ ਨਾ ਮਹਾਰਾਜ ਤੁਹਾਡਾ ਸਿੱਖ ਬਣਨ ਵਾਸਤੇ ਆਇਆ ਹੈ। ਸ੍ਰੀ ਗੁਰ ਕਰ ਤਿੰਨਕੋ ਸਨਮਾਨਾ, ਹਾਂ ਭਗੀਰਤਾ ਸੁਣ ਕੇ ਮਨ ਸੁਖ ਸ਼ਾਹੂ ਕਰ ਦਾ ਸਤਿਗੁਰਾਂ ਨੇ ਸਨਮਾਨ ਕੀਤਾ ਹੈ। ਬਹੁਰ ਹਕਾਰ ਲਇਓ ਮਰਦਾਨਾ, ਵਾਧੂ ਬਾਲ ਭਾਈ ਮਰਦਾਨੇ ਨੂੰ ਗੁਰੂ ਮਹਾਰਾਜ ਨੇ ਸੱਦ ਲਿਆ ਹੈ। ਵਿਆਹ ਸੌਜ ਦੀਨੀ ਕਰ ਪੂਰੀ, ਨੇ ਵਿਆਹ ਦੀ ਸਮੱਗਰੀ ਜੀ ਉਹ ਸਾਰੀ ਇਹਦੀ ਪੂਰੀ ਕਰ ਦਿੱਤੀ। ਹਰਖਤ ਭਇਓ ਬਿਲੋਕਤ ਰੂਰੀ, ਸੋਹਣੀਆਂ ਚੀਜ਼ਾਂ ਦੇ ਕੇ ਮਰਦਾਨਾ ਤਾਂ ਪੂਰਾ ਹੀ ਖੁਸ਼ ਹੋ ਗਿਆ ਹੈ। ਦਰਬ ਸੰਗ ਪੁੰਨ ਦੀਨ ਮੁਕੰਦਾ, ਮਹਾਰਾਜ ਨੇ ਨਾਲ ਹੀ ਇਹ ਕਹਿੰਦੇ ਮਾਇਆ ਵੀ ਦੇ ਦਿੱਤੀ ਖੁੱਲੀ ਡੁੱਲੀ ਮਰਦਾਨੇ। ਲੇ ਗਮਨਿਓ ਉਰ ਧਾਰ ਆਨੰਦਾ, ਦੇ ਵਿੱਚ ਬੜਾ ਆਨੰਦ ਧਾਰਦਾ, ਖੁਸ਼ੀਆਂ ਕੱਛਾ ਮਾਰਦਾ ਮਰਦਾਨਾ ਲੈ ਕੇ ਚਲਿਆ ਗਿਆ। ਤਲਵੰਡੀ ਬਹੁ ਜਸ ਬਿਸਤਾਰਾ, ਤਲਵੰਡੀ ਵੀ ਜਾ ਕੇ ਗੁਰੂ ਨਾਨਕ ਸਾਹਿਬ ਦਾ ਬੜਾ ਜਸ ਫੈਲਾਇਆ ਮਰਦਾਨੇ। ਕਹੈ ਨਾ ਤਿੰਨ ਸਮ ਅਪਰ ਉਦਾਰਾ, ਮਰਦਾਨੇ ਦੇ ਜਾ ਦੇ ਮਰਾਸੀ ਹੈ ਸਾਰਿਆਂ ਨੂੰ, ਕਹਿੰਦਾ ਵੀ ਗੁਰੂ ਨਾਨਕ ਵਰਗਾ ਕੋਈ ਸਖੀ ਦਾਤਾ ਹੈ ਨੀ ਦੁਨੀਆਂ ਵਿੱਚ। ਪੁਰ ਸੁਲਤਾਨ ਮਨ ਸੁਖ ਸੋਉ, ਇਧਰ ਜਿਹੜਾ ਮਨ ਸੁਖ ਸ਼ਾਹੂਕਾਰ ਹੈ ਸੁਲਤਾਨਪੁਰ ਦੇ ਵਿੱਚ, ਸ਼ਰਧਾ ਵਧੀ ਬਿਤੇ ਦਿਨ ਕੋ ਦੋ, ਕਹਿੰਦੇ ਜਦੋਂ ਸ਼ਰਧਾ ਵਧੀ ਹੈ ਤੇ ਦੋ ਕੁ ਦਿਨ ਉਹਨੂੰ ਰਹਿੰਦਿਆਂ ਲੰਘੇ ਹਨ। ਇੱਕ ਸਮੇਂ ਵੈਸੇ ਅਗ ਕੰਦਨ, ਇੱਕ ਦਿਨ ਦੀ ਇੱਕ ਸਮੇਂ ਦੀ ਗੱਲ ਹੈ, ਪਾਪਾਂ ਨੂੰ ਨਾਸ ਕਰਨ ਵਾਲੇ ਸਤਿਗੁਰੂ ਬੈਠੇ ਸਨ। ਬੋਲਿਓ ਬਚ ਕਰਕੇ ਪਦ ਬੰਦਨ, ਚਰਨਾਂ ਤੇ ਮੱਥਾ ਟੋਏ ਕੇ ਮਨ ਸੁਖ ਸ਼ਾਹੂਕਾਰਿਓ ਬਚਨ ਬੋਲਿਆ। ਜਗ ਬੰਧਨ ਇਹ ਗਰਤ ਗੁਬਾਰਾ, ਮਹਾਰਾਜ ਜਿਹੜੇ ਸੰਸਾਰ ਦੇ ਬੰਧਨ ਇਹ ਬਹੁਤ ਅੰਨਾ ਇਹ ਖੋਟੋਆ ਹੈ, ਕੁੱਪ ਹਨੇਰੇ ਵਾਲਾ ਖਾਤਾ ਟੋਆ ਹੈ। ਮੁਝ ਬੂਢਨ ਤੇ ਕਰੋ ਉਧਾਰਾ, ਮਹਾਰਾਜ ਅੰਨਾ ਜਿਹੜਾ ਖਾਤਾ ਨਾ ਹਨੇਰੇ ਵਾਲਾ ਟੋਆ ਇਹਦੇ ਵਿੱਚੋਂ ਮਹਾਰਾਜ ਡੁੱਬਦਿਨ ਮੈਨੂੰ ਕੱਢ ਲਓ ਬਚਾ ਲਓ। ਨਿਸ ਬਾਸੁਰ ਜਿਸ ਮੈਂ ਦੁੱਖ ਭਾਰੀ, ਜਿਸ ਮਹਾਰਾਜ ਇਹ ਬੰਧਨ ਰੂਪ ਟੋਏ ਵਿੱਚ ਪਿਆ ਰਾਤ ਦਿਨ ਭਾਰੀ ਦੁੱਖ ਹੁੰਦੇ। ਅਤ ਤ੍ਰਿਸ਼ਨਾ ਨਹਿ ਸ਼ਾਂਤ ਨਿਹਾਰੀ, ਬਹੁਤੀ ਤ੍ਰਿਸ਼ਨਾ ਹੈ, ਕੋਈ ਮਾੜੀ ਮੋਟੀ ਸ਼ਾਂਤੀ ਨਹੀਂ ਵੇਖੀ ਜਾਂਦੀ। ਸ਼ਰਨ ਸ਼ਰਨ ਮੈਂ ਸ਼ਰਨ ਤਿਹਾਰੀ, ਇਹ ਗੁਰੂ ਨਾਨਕ ਸਾਹਿਬ ਮਨ ਕਰਕੇ ਵੀ ਮੈਂ ਤੁਹਾਡੀ ਸ਼ਰਨ, ਬਾਣੀ ਕਰਕੇ ਵੀ ਤੁਹਾਡੀ ਸ਼ਰਨ, ਸਰੀਰ ਕਰਕੇ ਵੀ ਤੁਹਾਡੀ ਸ਼ਰਨ ਵਿੱਚ ਹਾਂ। ਉਪਦੇਸਹ ਲਖ ਕਰ ਅਧਿਕਾਰੀ, ਮਹਾਰਾਜ ਮੈਨੂੰ ਅਧਿਕਾਰੀ ਜਾਣ ਕੇ ਉਪਦੇਸ਼ ਦੇਣਾ ਕਰੋ ਅੱਜ। ਸੁਣ ਤੋ ਕਿਰਪਾ ਨਿਧ ਬੋਲੇ ਬਾਣੀ, ਇਸ ਤੋਂ ਸੁਣ ਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਵਚਨ ਬਾਣੀ ਬੋਲੇ। ਗਤ ਦੈਨੀ ਰਚਨਾ ਮਹਿਸਾਨੀ, ਜਿਹੜੀ ਮੁਕਤੀ ਦੇਣ ਵਾਲੀ ਰਚਨਾ ਉਹਦੇ ਵਿੱਚ ਮਿਲੀ ਹੋਈ ਬਾਣੀ। ਜਿਹ ਸਥਾਨ ਹਉਮੈ ਮਨ ਧਾਰੀ, ਕਹਿੰਦੇ ਵੀ ਜਿਸ ਮਨ ਨੇ ਮਨ ਰੂਪੀ ਸਥਾਨ ਵਿੱਚ ਇਸ ਤਰ੍ਹਾਂ ਦੀ ਹਉਮੈ ਧਾਰੀ ਹੋਈ ਹੈ। ਮਮ ਘਰ ਮਮ ਧਨ ਮਮ ਸੁਤ ਨਾਰੀ, ਇਹ ਮੇਰੇ ਮਕਾਨ, ਇਹ ਮੇਰਾ ਧਨ, ਇਹ ਮੇਰੇ ਪੁੱਤਰ ਹਾਂ, ਇਹ ਮੇਰੀ ਪਤਨੀ ਹੈ। ਮਮ ਪਰਿਵਾਰ ਦੇਸ਼ ਅਸ ਹਾਥੀ, ਇਹ ਮੇਰਾ ਪੁੱਤਰ ਧੀਆਂ ਦਾ ਪਰਿਵਾਰ, ਆ ਮੇਰਾ ਥਾਂ ਟਿਕਾਣਾ, ਮੇਰੇ ਹਾਥੀ ਘੋੜੇ। ਇਹ ਮਮ ਗ੍ਰਾਮ ਸੈਨ ਮਮ ਸਾਥੀ, ਇਹ ਮੇਰਾ ਪਿੰਡ ਹੈ, ਇਹ ਮੇਰੀ ਫੌਜ ਹੈ, ਇਹ ਮੇਰੇ ਸਾਥੀ ਹੈ, ਮਿੱਤਰ ਦੋਸਤ ਹੈ। ਦੇਹਾਦਿਕ ਤੇ ਸਰਬ ਅਪਰ ਪਦਾਰਥ, ਦੇਹਾਦਿਕ ਤੋਂ ਲੈ ਕੇ ਹੋਰ ਜਿੰਨੇ ਕੋਈ ਪਦਾਰਥ ਹੈਗੇ, ਜਹਾਂ ਜੀਵ ਮਮ ਧਰੀ ਅਕਾਰਥ, ਜਿੱਥੇ ਤੇਰੇ ਅੰਦਰਲੇ ਜੀਵ ਨੇ ਕਹਿੰਦੇ ਐਵੇਂ ਬਿਅਰਥੀ ਮਮਤਾ ਜੀ ਮੇਰ ਜੀ ਧਾਰਨ ਕੀਤੀ ਹੋਈ ਹੈ। ਤਹਾਂ ਹੋਤ ਨਿਤ ਦੁੱਖ ਕੋ ਸੰਗੀ, ਜਿੱਥੇ ਜਿੱਥੇ ਮੈਂ ਮੇਰੀ ਧਾਰਦਾ ਉੱਥੇ ਉੱਥੇ ਹਮੇਸ਼ਾ ਦੁੱਖਾਂ ਦਾ ਸੰਗੀ ਸਾਥੀ ਹੁੰਦਾ ਹੈ, ਦੁਖੀ ਹੁੰਦਾ ਹੈ। ਵਹਿ ਵਾਸ਼ਨਾ ਅਧਿਕ ਅਪੰਗੀ, ਕਿਉਂਕਿ ਜਿਵੇਂ ਮੇਰ ਤੇ ਧਾਰਦਾ ਉਵੇਂ ਕਹਿੰਦੇ ਜਿਹੜੀਆਂ ਵਾਸ਼ਨਾ ਇਹ ਕਰਾਸ ਕਹਿੰਦੇ ਬਹੁਤੀਆਂ ਭਗਤੀਆਂ ਵਾਸ਼ਨਾ ਦੇ ਪ੍ਰਭਾਵ ਚੱਲ ਪੈਂਦੇ ਬੰਦ ਬੰਦ ਮਾਨ ਆਪਨ ਕਰ ਆਪੂ ਆਪਣੇ ਆਪ ਨੂੰ ਕਹਿੰਦੇ ਵਧਾਏ ਮਾਨ ਕਰਕੇ ਬਣਾ ਕੇ ਸਹਿ ਜੀਵ ਜਗ ਮਹਿ ਬਹੁਤ ਆਪੂ ਇਹ ਜਿਹੜਾ ਜੀਵ ਹੈ ਤਰ੍ਹਾਂ ਤਰ੍ਹਾਂ ਦੇ ਬਹੁਤੇ ਫਿਰ ਦੁੱਖ ਸਹਾਰਦਾ ਹੈ ਗੁਰਬਹੀਨ ਮਮ ਬਿਨਾ ਮਨ ਬਿਨਾ ਵਿਚਾਰੇ ਗੁਰੂ ਤੋਂ ਬਿਨਾ ਮਨ ਵਿੱਚ ਇਸ ਤਰ੍ਹਾਂ ਕਹਿੰਦੇ ਸਤ ਅਸਤ ਦੀ ਬਿਨਾਂ ਵਿਚਾਰ ਕੀਤੇ ਆ ਜਨਮ ਮਰਨ ਪਾਵਹਿ ਦੁੱਖ ਭਾਰੇ ਜਿਹੜਾ ਜੀਵ ਹੈ ਕਹਿੰਦੇ ਜਨਮ ਮਰਨ ਦੇ ਭਾਰੇ ਦੁੱਖ ਪਾਉਂਦਾ ਹੈ ਜਨਮ ਮਰਨ ਹੋਮੈ ਮਹਿ ਪਾਏ ਕਹਿੰਦੇ ਜਿਹੜਾ ਜਨਮ ਤੇ ਮਰਨ ਹੈ ਹੋਮੈ ਵਿੱਚ ਰਹਿ ਕੇ ਪਾਇਆ ਪਾਉਂਦਾ ਹੈ ਇਨ ਹੋਮੈ ਸਭ ਜੀਵ ਭੁਲਾਏ ਜਿਹੜੀ ਹੋਮੈ ਇਹਨੇ ਸਾਰੇ ਜੀਵਾਂ ਨੂੰ ਭੁਲਾਇਆ ਹੋਇਆ ਹੈ ਜਾਂ ਤੇ ਇਸ ਕੋ ਦੀਜੈ ਤਿਆਗੀ ਇਸ ਕਰਕੇ ਵੀ ਮਨਸੁਖ ਸ਼ਾਹੂਕਾਰ ਜਿਹੜੀ ਹੋਮੈ ਮੈਂ ਮੇਰੀ ਇਹਨਾਂ ਨੂੰ ਤੂੰ ਤਿਆਗ ਦੇ ਛੱਡ ਦੇ ਸਤ ਨਾਮ ਜਪ ਹੋਇ ਅਨੁਰਾਗੀ ਸਤ ਨਾਮ ਕਹਿੰਦੇ ਜਪਿਆ ਕਰ ਬੜਾ ਪ੍ਰੇਮੀ ਹੋ ਕੇ ਮਾਨਹ ਪ੍ਰਭ ਕਾ ਭਾਣਾ ਮੀਠਾ ਨਾਮ ਜਪਦਾ ਹੋਇਆ ਪਰਮੇਸ਼ਰ ਦਾ ਜਿਹੜਾ ਭਾਣਾ ਉਹਨੂੰ ਮਿੱਠਾ ਕਰਕੇ ਮੰਨਿਆ ਕਰ ਜਾਨਹ ਸਦਾ ਆਪ ਨੂੰ ਈਠਾ ਸਦਾ ਪਰਮੇਸ਼ਰ ਨੂੰ ਕਹਿੰਦੇ ਆਪਣਾ ਪਿਆਰਾ ਜਾਣ ਜੋ ਕਿਛ ਕਰ ਹੈ ਭਲੋ ਹਿਤ ਸੋਈ ਜੋ ਵਾਹਿਗੁਰੂ ਕਰਦਾ ਉਹ ਮੇਰੇ ਆਪਣੇ ਭਲੇ ਵਾਸਤੇ ਹੀ ਕਰਦਾ ਦੋਸ਼ ਆਰੋਪਹ ਤਿਹ ਨਹਿ ਕੋਈ ਪਰਮੇਸ਼ਰ ਦੇ ਵਿੱਚ ਕੋਈ ਦੋਸ਼ ਨਾ ਆਰੋਪਣਾ ਕੋਈ ਦੋਸ਼ ਨਾ ਉਹਦੇ ਜਿੰਮੇ ਲਾਓ ਵੀ ਤੂੰ ਆਹ ਮਾੜਾ ਕਰਿਆ ਹੈ ਹੋਮੈ ਤਜਨ ਨਾਮ ਲਿਵ ਲਾਵਨ ਮਨਸੁਖ ਸ਼ਾਹੂਕਾਰ ਜਿਹੜਾ ਹੋਮੈ ਨੂੰ ਛੱਡ ਦੇਣਾ ਹੈ ਤੇ ਨਾਮ ਵਿੱਚ ਲਿਵਲਾਈ ਰੱਖਣੀ ਹੈ ਭਾਣਾ ਮੰਨਣ ਪੰਥ ਇਹ ਪਾਵਨ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਇਹ ਕਹਿੰਦੇ ਬਹੁਤ ਪਵਿੱਤਰ ਰਸਤਾ ਹੈ ਕਰਹੋ ਤੀਨ ਕੋ ਦਿੜ ਅਭਿਆਸਾ ਇਹ ਤਿੰਨਾਂ ਦਾ ਕਹਿੰਦੇ ਅਭਿਆਸ ਪੱਕਾ ਕਰ ਲੈ ਵੀ ਹੋਮੈ ਨੀ ਧਾਰਨੀ ਨਾਮ ਵਿੱਚ ਲਿਵ ਲਾਉਣੀ ਹੈ ਤੇ ਭਾਣਾ ਮੰਨਣਾ ਮਿੱਠਾ ਕਰਕੇ ਸ਼ਾਂਤ ਪਾਏ ਮਨ ਹੋਇ ਸੁਖ ਰਾਸਾ ਇਸ ਤਰ੍ਹਾਂ ਤੂੰ ਸ਼ਾਂਤੀ ਪਾਏਗਾ ਮਨ ਨੂੰ ਬਹੁਤਾ ਕਹਿੰਦੇ ਸੁਖ ਹੋਊਗਾ ਨਹੀਂ ਮੁਕਤ ਮੈਂ ਸੰਸਾ ਕੋ ਫੇਰ ਵੀ ਮੁਕਤ ਹੋਣ ਦੇ ਵਿੱਚ ਤਾਂ ਕੋਈ ਸੰਸਾ ਹੀ ਨਹੀਂ ਹੈ ਜਗਤ ਬੰਧਨ ਕੋ ਸਭ ਖੋ ਸਾਰੇ ਜਿਹੜੇ ਸੰਸਾਰ ਦੇ ਖੋਟੇ ਬੰਧਨ ਉਹ ਵੀ ਗਵਾ ਲਏਗਾ ਅਸ ਸੁਖ ਮਨ ਸੁਖ ਮਨ ਸੁਖ ਪਾਇਆ ਇਸ ਤਰ੍ਹਾਂ ਸੁਣ ਕੇ ਮਨਸੁਖ ਸ਼ਾਹੂਕਾਰ ਨੇ ਮਨ ਦਾ ਸੁਖ ਪਾਇਆ ਹੈ ਸ੍ਰੀ ਗੁਰ ਭਾਖਨ ਹਿਰਦੈ ਵਸਾਇਆ ਜੋ ਗੁਰੂ ਮਹਾਰਾਜ ਨੇ ਉਪਦੇਸ਼ ਕਿਹਾ ਉਸਨੂੰ ਇਹਨੇ ਹਿਰਦੇ ਵਿੱਚ ਵਸਾ ਲਿਆ ਧਾਰ ਲਿਆ ਕੇਤਿਕ ਦਿਨ ਰਹਿ ਪੁਰ ਸੁਲਤਾਨਾ ਕੁਝ ਕੁ ਦਿਨ ਸੁਲਤਾਨਪੁਰ ਦੇ ਵਿੱਚ ਹੋਰ ਰਿਹਾ ਹੈ ਕਿਰਪਾ ਪਾਏ ਅਗਿਆਨ ਨਸਾਨਾ ਨਾਨਕ ਦੀ ਕਿਰਪਾ ਪਾ ਕੇ ਅਗਿਆਨ ਇਹਨੇ ਨਾਸ ਕਰ ਲਿਆ ਹੈ ਸ਼ਬਦ ਲਿਖੇ ਸ੍ਰੀ ਮੁਖ ਜੇ ਭਾਖੇ ਜਿਹੜੇ ਮੁਖੋਂ ਮਹਾਰਾਜ ਨੇ ਉਚਾਰੇ ਹੈ ਸ਼ਬਦ ਉਹ ਮਨਸੁਖ ਸ਼ਾਹੂਕਾਰ ਨੇ ਲਿਖ ਲਏ ਹਨ ਪੜ੍ਹ ਹੈ ਵਿਚਾਰ ਹੈ ਉਰ ਹਿਤ ਰਾਖੇ ਉਹਨਾਂ ਨੂੰ ਪੜ੍ਹਦਾ ਹੈ ਉਹਨਾਂ ਦੀ ਵਿਚਾਰ ਕਰਦਾ ਹੈ ਹਿਰਦੇ ਵਿੱਚ ਪ੍ਰੇਮ ਨਾਲ ਧਾਰ ਕੇ ਰੱਖਦਾ ਹੈ ਉਹਨਾਂ ਨੂੰ ਰਹਿਤ ਸੀਖ ਲੀਨੀ ਸੁਖਦਾਨੀ ਸੁਖ ਦੇਣ ਵਾਲੀ ਜਿਹੜੀ ਰਹਿਤ ਵਹਿਤ ਉਹਦੀ ਸਿੱਖਿਆ ਨੇ ਸਿੱਖ ਲਈ ਹੈ ਭਾਵ ਜਿਹੜੀ ਸੁਖ ਦੇਣ ਵਾਲੀ ਸਤਿਗੁਰੂ ਦੀ ਰਹਿਤ ਮਰਯਾਦਾ ਉਹਨੇ ਸਾਰੀ ਸਿੱਖ ਲਈ ਹੈ ਸ੍ਰੀ ਗੁਰ ਚਰਨ ਉਪਾਸ਼ਨ ਠਾਨੀ ਮਹਾਰਾਜ ਦੇ ਚਰਨਾਂ ਦੀ ਬਸ ਇਹ ਸੇਵਾ ਭਗਤੀ ਕਰਨ ਲੱਗ ਪਿਆ ਚਰਨਾਂ ਦਾ ਧਿਆਨ ਹੀ ਕਰਨ ਲੱਗ ਪਿਆ ਦ੍ਰਿੜ ਸ਼ਰਧਾ ਭੀ ਇਹ ਕਰ ਤਾਰਾ ਇਉਂ ਪੱਕੀ ਸ਼ਰਧਾ ਹੋ ਗਈ ਵੀ ਜਿਹੜੇ ਗੁਰੂ ਨਾਨਕ ਸਾਹਿਬ ਇਹ ਤਾਂ ਆਪ ਕਰਤਾਰ ਹਨ ਪਰਮੇਸ਼ਵਰ ਆਪ ਵਰਗ ਉਦਾਰਾ ਪਰਮੇਸ਼ਵਰ ਹੈ ਗੁਰੂ ਨਾਨਕ ਸਾਹਿਬ ਜੀ ਕੇਵਲ ਮੁਕਤੀ ਦੇਣ ਵਾਸਤੇ ਉਦਾਰ ਸਕੀ ਦਾਤੇ ਹੈ ਨਿਤਾ ਪ੍ਰਤੀ ਪੂਜਾ ਹੈ ਘਸ ਚੰਦਨ ਹਮੇਸ਼ਾ ਚੰਦਨ ਆਦਿਕ ਰਗੜ ਕੇ ਸਤਿਗੁਰੂ ਦੇ ਚਰਨਾਂ ਦੀ ਪੂਜਾ ਕਰਦਾ ਹੈ ਪੁਸ਼ਪ ਚੜਾਏ ਕਰ ਹੈ ਪਦ ਬੰਦਨ ਮਹਾਰਾਜ ਦੇ ਅੱਗੇ ਫੁੱਲ ਚੜਾ ਕੇ ਫਿਰ ਚਰਨਾਂ ਤੇ ਮੱਥਾ ਟੇਕਦਾ ਰੋਜ ਬਹੁਰ ਗਯੋ ਲਵਪੁਰ ਕੇ ਮਾਹੀ ਫਿਰ ਆਪਣੇ ਲਾਹੌਰ ਸ਼ਲ ਵੱਲ ਨੂੰ ਇਹ ਚਲਿਆ ਗਿਆ ਹੈ ਧਿਆਨ ਧਰਹਿ ਪੂਜਾ ਹੈ ਬਿਦਵਾਰੀ ਉੱਥੇ ਵੀ ਕਹਿੰਦੇ ਇਸੇ ਤਰ੍ਹਾਂ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦਾ ਹੈ ਤੇ ਚਰਨਾਂ ਦੇ ਧਿਆਨ ਰਾਹੀਂ ਪੂਜਾ ਕਰਦਾ ਉੱਥੇ ਹੀ ਬੈਠਾ ਕਬ ਕਬ ਆਵੈ ਦਰਸ਼ਨ ਹੇਤੂ। ਕਦੇ ਕਦੇ ਜਦੋਂ ਜੀ ਕਰਦਾ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੁਲਤਾਨਪੁਰ ਵਿੱਚ ਆ ਜਾਂਦਾ। ਮਨ ਸੁਖਸ਼ਾਹੂ ਕਾ ਅਵ ਲੋਕਹ ਬੇਦੀ ਕੁਲ ਕੇਤੂ। ਬੇਦੀਆਂ ਦੇ ਕੁਲ ਦੇ ਤੁਜਾਰੂ ਸਤਿਗੁਰੂ ਦੇ ਦਰਸ਼ਨ ਕਰਦਾ ਹੈ। ਰਹਿ ਮਾਸਲਾ ਬਹਰ ਸਿਧਾਰੈ। ਇੱਕ ਮਹੀਨੇ ਤੱਕ ਰਹਿ ਕੇ ਫੇਰੇ ਚਲਾ ਜਾਂਦਾ ਲਾਹੌਰ ਵੱਲ। ਲਵਪੁਰ ਮਹਿਨਿਜ ਬਣਜ ਸੰਭਾਰੈ। ਲਾਹੌਰ ਵਿੱਚ ਜਾ ਕੇ ਆਪਣਾ ਜਿਹੜਾ ਵਣਜ ਵਿਵਹਾਰ ਦਾ ਕੋਈ ਵਪਾਰ ਬਿਜਨਸ ਦਾ ਕੰਮ ਉਹਨੂੰ ਸੰਭਾਲਦਾ। ਜਦੋਂ ਜੀ ਕਰਦਾ ਮਹੀਨਾ ਕੁ ਪਰ ਸਤਿਗੁਰੂ ਕੋਲ ਆ ਕੇ ਰਹਿੰਦਾ। ਇਸ ਤਰ੍ਹਾਂ ਗੁਰਬਾਣੀ ਦੇ ਸ਼ਬਦ ਲਿਖਦਾ, ਤੜਕੇ ਉੱਠ ਕੇ ਪੜ੍ਹਦਾ ਹੈ। ਇੱਥੇ ਮਾਨਸਿਕ ਸ਼ਾਹੂਕਾਰ ਦਾ ਜਿਹੜਾ ਪ੍ਰਸੰਗ ਹੈ ਉਹ ਸਮਾਪਤ ਹੋਇਆ। ਇਸ ਤੋਂ ਬਾਅਦ ਅੱਗੇ ਜਾ ਕੇ ਮਾਨਸਿਕ ਸ਼ਾਹੂਕਾਰ ਦਾ ਜਿਵੇਂ ਸਿੰਗਲਾ ਦੀ ਵੱਲ ਨੂੰ ਗਿਆ ਸੀ, ਉੱਧਰ ਦੇ ਰਾਜੇ ਨੂੰ ਜਿਵੇਂ ਇਸਨੇ ਮਹਾਰਾਜ ਦੇ ਚਰਨੀ ਲਾਇਆ, ਜਿਵੇਂ ਉਪਾਸ਼ਨਾ ਵਿੱਚ ਜੋੜਿਆ ਵੀ ਮੇਰੇ ਜਿਹੜੇ ਗੁਰੂ ਨਾਨਕ ਸਾਹਿਬ ਪੂਰੇ ਹੈ, ਜਿਨ੍ਹਾਂ ਦੀ ਇਹ ਪਵਿੱਤਰ ਬਾਣੀ ਹੈ ਜਿਹੜਾ ਮੈਂ ਪੜ੍ਹ ਰਿਹਾ ਹਾਂ ਅਤੇ ਧਿਆਨ ਕਰ ਰਿਹਾ ਹਾਂ। ਉਹ ਪ੍ਰਸੰਗ ਅੱਗੇ ਜਾ ਕੇ ਆਏਗਾ। ਇੱਥੇ ਮਹਾਰਾਜ ਦੇ ਚਰਨ ਸ਼ਰਨ ਆਉਣ ਦਾ ਅਤੇ ਭਾਈ ਭਗੀਰਸ ਦਾ ਗੁਰੂ ਨਾਨਕ ਸਾਹਿਬ ਦਾ ਸਿੱਖ ਸੱਜਣ ਦਾ ਪ੍ਰਸੰਗ ਪੂਰਾ ਹੋਇਆ ਹੈ। ਹੁਣ ਕਈ ਲੋਕ ਜਦੋਂ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਖਵਾਜੇ ਨੂੰ ਜਾ ਕੇ ਰਾਵੀ ਨਦੀ ਅਤੇ ਬੇਈ ਨਦੀ 'ਤੇ ਪੂਜਦੇ ਸਨ, ਜਾਂ ਦੇਵੀ ਨੂੰ ਪੂਜਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇੱਥੇ ਤਾਂ ਹੁਣ ਜਿਹੜੀ ਅਕਾਲੀ ਦੇਵੀ ਹੈ ਆਪ ਉਹ ਕਹਿ ਰਹੀ ਹੈ ਭਗੀਰਥ ਨੂੰ, ਤੂੰ ਵੀ ਗੁਰੂ ਨਾਨਕ ਸਾਹਿਬ ਦੀ ਚਰਨ ਛਰਨ ਵਿੱਚ ਚਲਿਆ ਜਾ, ਉਹਨਾਂ ਤੋਂ ਉਪਦੇਸ਼ ਲੈ, ਤੈਨੂੰ ਉਹ ਬ੍ਰਹਮ ਗਿਆਨ ਵੀ ਦੇ ਦੇਣਗੇ। ਕਿਉਂਕਿ ਜਿਹੜੀ ਭੋਗ ਮੋਖ ਦੀ ਦਾਤੀ ਨੂੰ ਤਾਂ ਭਗਤਾਂ ਦੀ ਬਾਣੀ ਵਿੱਚ ਇਹ ਦੇਵੀ ਨੂੰ ਕਿਹਾ ਹੈ। ਕੇਵਲ ਮੁਕਤੀ ਜਿਹੜੀ ਹੈ ਨਿਰਗੁਣ ਸਰੂਪ ਦੇ ਵਿੱਚ ਲੀਨਤਾ ਵਾਲੀ ਮੁਕਤੀ ਹੈ, ਉਹਨੂੰ ਦੇਣ ਵਿੱਚ ਇਹ ਦੇਵੀ ਅਸਮਰੱਥ ਹੈ। ਜਿਵੇਂ ਭਗਤ ਨਾਮਦੇਵ ਜੀ ਦੇ ਇੱਕ ਸ਼ਬਦ ਵਿੱਚ ਇਹ ਲਫਜ਼ ਹੈ, ਤੂੰ ਕਹੀਅਤ ਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਵੀ ਤੈਨੂੰ ਤਾਂ ਆਦਿ ਸ਼ਕਤੀ, ਸੰਸਾਰ ਨੂੰ ਲਿਆਉਣ ਵਾਲੀ ਸ਼ਕਤੀ ਕਿਹਾ ਜਾਂਦਾ ਸੀ ਦੇਵੀ, ਹੁਣ ਤੂੰ ਮੁਕਤੀ ਦੇਣ ਵੇਲੇ ਕਿੱਧਰ ਚਲੀ ਗਈ ਹੈ। ਇਸ ਤਰ੍ਹਾਂ ਫਿਰ ਉਹਨੇ ਆਕਾਸ਼ਬਾਣੀ ਦੁਆਰਾ ਕਿਹਾ, ਗੁਰਮਤ ਰਾਮ ਨਾਮ ਗਹੁ ਮੀਤਾ। ਜੇ ਤੂੰ ਮੁਕਤੀ ਪ੍ਰਾਪਤ ਕਰਨੀ ਫਿਰ ਗੁਰਮਤ ਨੂੰ ਧਾਰਨ ਕਰਕੇ ਨਾਮ ਦਾ ਪੱਲਾ ਫੜ, ਨਾਮ ਜਪ, ਇਹ ਨਾਮ ਜਿਹੜਾ ਤੈਨੂੰ ਮੁਕਤ ਕਰ ਦੇਵੇਗਾ ਪਰਮੇਸ਼ਰ ਦਾ। ਪਰ ਮੈਂ ਨਾਮਾ ਇਉਂ ਕਿਹਾ ਗੀਤਾ। ਨਾਮਦੇਵ ਜੀ ਕਹਿੰਦੇ ਇਸ ਤਰ੍ਹਾਂ ਉਹਨੇ ਗੀਤਾ ਕੀ ਬਚਨ ਕਿਹਾ ਆਕਾਸ਼ਬਾਣੀ ਦੁਆਰਾ। ਪੀਪਾ ਭਗਤ ਵੀ ਇਹ ਦੇਵੀ ਦਾ ਬਹੁਤ ਤਕੜਾ ਉਪਾਸ਼ਕ ਸੀ। ਇੱਕ ਵਾਰੀ ਕੋਈ ਪੂਰਨ ਮਹਾਤਮਾ ਆ ਗਏ ਉਹਨਾਂ ਕੋਲ, ਫਿਰ ਇਹ ਦੇਵੀ ਦੀ ਬੜੀ ਮਹਿਮਾ ਕਰਨ ਲੱਗ ਪਿਆ ਵੀ ਭੋਗ ਮੋਖ ਦੀ ਦਾਤੀ ਹੈ ਜੀ ਉਹ। ਉਸ ਵੇਲੇ ਉਹ ਮਹਾਤਮਾ ਕਹਿਣ ਲੱਗੇ ਵੀ ਭੋਗ ਦੀ ਦਾਤੀ ਤਾਂ ਹੈਗੀ ਤੇਰੀ ਦੇਤੀ, ਅਤੇ ਮੋਖ ਦੀ ਦਾਤੀ ਨੂੰ ਮੁਕਤੀ ਨਹੀਂ ਦਿੰਦੀ ਕਿਸੇ ਨੂੰ। ਕਹਿਣ ਲੱਗਿਆ ਨਹੀਂ ਜੀ, ਭੋਗ ਮੋਖ ਦੀ ਦਾਤੀ ਹੈ। ਕਹਿਣ ਲੱਗੇ ਨਹੀਂ, ਭੋਗ ਦੀ ਪਦਾਰਥਾਂ ਦੀ ਦਾਤੀ ਹੈ, ਮੋਖ ਦੀ ਮੁਕਤੀ ਦੀ ਦਾਤੀ ਨਹੀਂ ਹੈ। ਇਹਨੇ ਹਟ ਜਾ ਕੀਤਾ। ਕਹਿਣ ਲੱਗਾ ਜੀ ਮੈਂ ਕਿਵੇਂ ਸੱਚ ਮੰਨਾਂ। ਕਹਿੰਦੇ ਆਪਣੀ ਦੇਵੀ ਨੂੰ ਪੁੱਛ ਕੇ ਦੇਖ ਲਾ, ਉਹਨੂੰ ਕਹਿ ਵੀ ਮੈਨੂੰ ਮੁਕਤੀ ਦੇਈ ਦਿੰਦੀ ਆ ਉਹ। ਇਹ ਕਹਿੰਦਾ ਹਾਂ ਜੀ, ਮੇਰੇ ਤਾਂ ਐਨ ਪ੍ਰਤੱਖ ਹੋ ਜਾਂਦੀ ਜਦੋਂ ਮੈਂ ਧਿਆਨ ਤਰਦਾ ਹਾਂ, ਅਤੇ ਮੈਨੂੰ ਕਹਿੰਦੀ ਹੈ ਮੰਗ ਜੋ ਚਾਹੀਦਾ ਹੈ ਦੇਵੇਗੀ ਮੁਕਤੀ। ਉਹ ਜਦੋਂ ਫਿਰ ਮਹਾਤਮਾ ਦਾ ਕਿਹਾ ਬਚਨ ਉਹਦੀ ਅਜਮਾਇਸ਼ ਕਰਨ ਲੱਗਿਆ, ਅਤੇ ਅਗਲੇ ਦਿਨ ਨਹਾ ਧੋ ਕੇ ਮੰਦਰ ਵਿੱਚ ਚਲਿਆ ਗਿਆ ਦੇਵੀ ਦੇ ਪੀਪਾ ਭਗਤ ਹੈ। ਅਤੇ ਜਦੋਂ ਧਿਆਨ ਵਿੱਚੋਂ ਪ੍ਰਗਟ ਹੋਈ ਅਤੇ ਇਸ ਨੂੰ ਉਹਨੇ ਕਿਹਾ ਬਰੂੰ ਬਰੂ ਬਰ ਮੰਗ ਮੇਰਾ ਪੀਪੇ ਭਗਤ ਮੇਰੇ। ਉਸ ਵੇਲੇ ਕਹਿਣ ਲੱਗਾ, ਹੇ ਮਾਤਾ, ਬਾਕੀ ਤਾਂ ਆਪ ਜੀ ਨੇ ਸਭ ਕੁਝ ਦਿੱਤਾ ਹੋਇਆ ਹੈ, ਮਰਨ ਤੋਂ ਬਾਅਦ ਮੈਨੂੰ ਮੁਕਤ ਕਰ ਦੇਵੀਂ, ਮੁਕਤੀ ਦੇ ਦੇਵੀਂ। ਬਸ ਇੰਨੀ ਗੱਲ ਦੇਣ ਕਹਿਣ ਦੀ ਦੇਣੀ ਸੀ। ਕਹਿੰਦੇ ਉਸੇ ਵੇਲੇ ਦਿਲ ਹੀ ਉਹਲੇ ਜਿਹੇ ਹੋ ਗਈ, ਗੁਪਤ ਜੀ ਹੋ ਗਈ, ਛਪ ਗਈ। ਫਿਰ ਬਰਾਗ ਵਿੱਚ ਆ ਗਿਆ, ਉੱਚੀ ਉੱਚੀ ਲੇਰਾਂ ਮਾਰਨ ਲੱਗੇ ਵੀ ਕਿੱਧਰ ਭੱਜ ਗਈ ਮੁਕਤੀ ਦੇਣ ਵੇਲੇ। ਫਿਰ ਆਕਾਸ਼ਬਾਣੀ ਗੋਤਰੂ ਕਹਿੰਦੇ ਵੀ ਜੇ ਤੂੰ ਮੁਕਤੀ ਲੈਣੀ ਹੈ ਫਿਰ ਤਾਂ ਗੁਰਮਤ, ਗੁਰੂ ਦੀ ਮਤ, ਗੁਰੂ ਦੀ ਸਿੱਖਿਆ ਲੈ ਕੇ ਨਾਮ ਦਾ ਪੱਲਾ ਫੜ, ਨਾਮ ਜਪ, ਫਿਰ ਉਹ ਨਾਮ ਤੈਨੂੰ ਮੁਕਤ ਕਰ ਦੇਵੇਗਾ। ਉਹ ਪਰਮੇਸ਼ਰ ਦਾ ਨਾਮ ਹੈ, ਮੇਰਾ ਨਾਮ ਮੁਕਤ ਨਹੀਂ ਕਰਦਾ ਹੈ, ਮੇਰਾ ਨਾਮ ਜਿਹੜਾ ਜਪਿਓ ਪਦਾਰਥ ਜ਼ਰੂਰ ਦੇ ਦਿੰਦਾ ਹੈ। ਇਸ ਤਰ੍ਹਾਂ ਜਾਣੀ ਪੀਪੇ ਭਗਤ ਦਾ ਪ੍ਰਸੰਗ ਵੀ ਭਗਤਾਂ ਦੀ ਬਾਣੀ ਵਿੱਚ, ਇਹ ਜਿੱਥੇ ਭਗਤ ਮਾਲਾ ਹੈ ਉਹਦੇ ਵਿੱਚ ਖੋਲ੍ਹ ਖੋਲ੍ਹ ਕੇ ਆਉਂਦਾ ਹੈ। ਇਸ ਕਰਕੇ ਜਿਹੜੇ ਗੁਰੂ ਕੇ ਸਿੱਖ ਆ ਉਹਨਾਂ ਨੂੰ ਕੋਈ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਦੀ ਲੋੜ ਨਹੀਂ ਹੈ, ਸਗੋਂ ਇਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉਪਾਸ਼ਕ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਵੀ ਉਹ ਦੇਵੀ ਜੀ ਕਰਤਾਰਪੁਰ ਵਿੱਚ ਝਾੜੂ ਮੋਲਦਿਆਂ ਹੋਇਆਂ ਸਤਿਗੁਰਾਂ ਨੇ ਦਿਖਾਈ ਸੀ। ਉਹ ਤੜਕੇ ਉੱਠ ਕੇ ਬੜੇ ਪ੍ਰੇਮ ਨਾਲ ਸ਼ਰਧਾ ਜਨਰ ਜਦੋਂ ਝਾੜੂ ਮਾਰੇ, ਇੱਕ ਦਿਨ ਗੁਰੂ ਅੰਗਦ ਸਾਹਿਬ ਜੀ ਨੇ ਪੁੱਛ ਲਿਆ ਸੀ, ਮਾਤਾ ਤੂੰ ਕਿੱਥੋਂ ਆਉਣੀ ਹੈ, ਇਹ ਤੜਕੇ ਤੂੰ ਆ ਜਾਂਦੀ ਹੈ, ਬਾਕੀ ਸਾਰੀ ਤਾਂ ਤੂੰ ਦਿਸਦੀ ਨਹੀਂ ਹੈ। ਉਸ ਵੇਲੇ ਨੇ ਹੱਸ ਕੇ ਜੇ ਕਹਿ ਦਿੱਤਾ, ਕਹਿੰਦੇ ਜਿਹੜਾ ਤੇਰਾ ਸਹੁਰਾ ਦੇਵੀ ਚੰਦ ਹੈ ਨਾ, ਜਿਹਨੂੰ ਪੂਜਦਾ ਹੁੰਦਾ ਸੀ, ਮੱਥਾ ਟੇਕਦਾ, ਜਿਹਨੂੰ ਲਿਜਾਂਦਾ ਮੇਰੇ ਕੋਲ ਲਿਜਾਂਦਾ, ਮੈਂ ਉਹੀ ਹਾਂ ਦੇਵੀ। ਕਹਿੰਦੇ ਇੱਥੇ ਤੂੰ ਕੀ ਆ ਕੇ ਕਰਦੀ? ਕਹਿੰਦੇ ਇੱਥੇ ਝਾੜੂ ਮਾਰਦੀ ਹੈ, ਗੁਰੂ ਨਾਨਕ ਪਰਮੇਸ਼ਰ ਰੂਪ ਹੈ, ਇਸ ਕਰਕੇ ਮੈਂ ਗੁਰੂ ਨਾਨਕ ਦੇ ਚਰਨਾਂ ਦੀ ਝਾੜੂ ਵਰਧਾਰਨੀ ਹੈ, ਇੱਥੋਂ ਕੁਝ ਲੈ ਲੂ ਕੇ ਚਰਨਾਂ ਵਿੱਚ ਲੋਕਾਂ ਨੂੰ ਦਿੰਦੀ ਹੈ। ਉਸ ਵੇਲੇ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਚਰਜ ਹੋ ਗਏ ਵੀ ਸਾਡਾ ਸਹੁਰਾ ਦੇਵੀ ਚੰਦ ਸਹਿਮੀ ਇਹਦੇ ਫਿਰਦੇ, ਇਹ ਤਾਂ ਇੱਥੇ ਝਾੜੂ ਮਾਰਦੀ ਫਿਰਦੀ ਹੈ। ਇਸ ਤਰ੍ਹਾਂ ਜਾਣੀ ਹੋਈ ਅਜੀਬੀ ਲੀਲਾ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਦਿਖਾਈ ਸੀ। ਉਹ ਇਹ ਪ੍ਰਸੰਗ ਵੀ ਅੱਗੇ ਆ ਕੇ ਸਾਰੇ ਆਉ ਜਾਣੇ ਹਨ। ਜੇ ਅੱਜ ਦੇਵੀ ਦਾ ਪ੍ਰਸੰਗ ਜਿਵੇਂ ਭਾਈ ਭਗੀਰਥ ਦਾ ਆਇਆ, ਇਹਨੇ ਅੱਗੇ ਮਨਸੁਖ ਨੂੰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਲਾਇਆ, ਸਿੱਖ ਸਜਾਇਆ, ਗਿਆਨਵਾਨ ਬਣਾ ਦਿੱਤਾ। ਸੋ ਇੱਕੋ ਇੱਕ ਗੁਰੂ ਨਾਨਕ ਸਾਹਿਬ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ। ਆਪ ਨਰਾਇਣ ਕਲਾ ਧਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਮੰਡਲ ਹਰਿਓ। ਸਾਰਿਆਂ ਦਾ ਖਹਿੜਾ ਛਿੜ ਕੇ ਗੁਰੂ ਨਾਨਕ ਦੇ ਚਰਨਾਂ ਦੇ ਉਪਾਸ਼ਕ ਬਣੀਏ ਜੀ। ਕਬ ਕਬ ਆਵਹਿ ਦਰਸ਼ਨ ਹੇਤੂ, ਅਵਲੋਕਹਿ ਬੇਦੀ ਕੁਲ ਕੇਤੂ, ਰਹਿ ਮਾਸ ਲੋ ਬਹੁਰ ਸਿਧਾਰੈ, ਲਵਪੁਰ ਮਹਿ ਨਿਜ ਬਨਜ ਸੰਭਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਮ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ